ਸਾਹਿਬ ਜੀਉ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜਿੱਥੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰਤਾਰ। ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋ। ਵਾਹਿਗੁਰੂ ਸਾਹਿਬ ਜੀਓ, ਖਨ ਧਰਨੀ ਬਾਲਕ ਬੈਠਾਇਓ, ਉਪਰ ਤੇ ਇੱਕ ਸਾਰ ਬਣਾਇਓ, ਅਸਕਾਰ ਪ੍ਰਭ ਸੋ ਕਹਿਓ ਬਹੋਰੀ, ਚਹੋ ਜੇ ਪੂਜਾ ਨਿਜ ਸਭ ਠੌਰੀ। ਖਨ ਧਰਨੀ ਬਾਲਕ ਬੈਠਾਇਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜਿਆ ਹੋਇਆ, ਪ੍ਰਕਾਸ਼ ਸੇਵਾ ਦੇ ਨਾਲ ਗੁਰਬਾਣੀ ਦਾ ਪਾਠ ਹੋ ਰਿਹਾ ਹੈ। ਆਪ ਸਰਵਣ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਹੀ ਕਾਫ਼ੀ ਸਮੇਂ ਤੋਂ ਮੁੱਢ ਤੇ ਪ੍ਰਾਰੰਭ ਹੋਇਆ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਅੱਜ ਕੱਲ੍ਹ ਉਹ ਗੁਰੂ ਨਾਨਕ ਮੱਤਾ ਸਾਹਿਬ ਗੁਰਦੁਆਰਾ ਸਭਾਏ ਮਾਨ ਹੈ, ਇੱਥੋਂ ਬਾਹਰ ਬਾਹਰ ਇੱਕ ਐਸਾ ਸਥਾਨ ਹੈ ਜਿੱਥੇ ਉਹ ਖੂਬ ਹੀ ਹੁਣ ਹੈਗਾ ਹੈ। ਇੱਥੇ ਆਪ ਜੀ ਸਭ ਤੋਂ ਪਹਿਲਾਂ ਆ ਬੈਠੇ ਸਨ, ਸਿੱਧਨਾਥ ਆ ਗਏ, ਜਿਨ੍ਹਾਂ ਦੇ ਵਿੱਚ ਗੋਰਖਨਾਥ ਅਤੇ ਮਛਿੰਦਰ ਵਿਸ਼ਵਾਸ ਵੀ ਇਹਨਾਂ ਦਾ ਦੋਵੇਂ ਗੁਰੂ ਸ਼ਾਮਿਲ ਹੈ। ਅਤੇ ਗੁਰੂ ਮਹਾਰਾਜ ਜੀ ਅੱਗੇ ਇੱਕ ਤਿਲਜਾ ਰੱਖ ਕੇ ਅਤੇ ਕਹਿਣ ਲੱਗੇ, ਮਹਾਰਾਜ ਆਪ ਇੱਕ ਉੱਠ ਕੇ ਸਾਰਿਆਂ ਨੂੰ ਛਕਾ ਦਿਓ, ਕਿਉਂਕਿ ਆਪ ਜੀ ਦਾ ਉਪਦੇਸ਼ ਹੈ, ਜਿੱਥੇ ਜਾਂਦੇ ਉੱਥੇ ਕਹਿੰਦੇ ਹੋ ਵੀ ਵੰਡ ਕੇ ਛਕਿਆ ਕਰੋ। ਸੋ ਇਹ ਮਹਾਰਾਜ ਸਾਰਿਆਂ ਨੂੰ ਵੰਡ ਕੇ ਛਕਾ ਦਿਓ, ਜਾਣੀ ਮਖੌਲ ਜਾ ਕੀਤਾ ਵੀ ਇਹ ਹੁਣ ਤਿਲ ਕਿਵੇਂ ਵੰਡ ਕੇ ਛਕਾਉਣਗੇ। ਬਾਕੀ ਜਿਹੜਾ ਖੂਹ ਦਾ ਜਲ ਜਾ ਸੀ ਉਹ ਇਹਨਾਂ ਨੇ ਆਪਣੀ ਸ਼ਕਤੀ ਨਾਲ ਸੁਕਾ ਦਿੱਤਾ, ਖਤਮ ਕਰ ਦਿੱਤਾ ਹੈ। ਗੁਰੂ ਮਹਾਰਾਜ ਸਰਵ ਕਲਾ ਸਮਰੱਥ ਹੈ, ਇਹਨਾਂ ਦਾ ਹੰਕਾਰ ਜਾ ਤੋੜਨ ਵਾਸਤੇ ਮਹਾਰਾਜ ਨੇ ਉਹ ਜਿਹੜੀ ਗੰਗਾ ਨਦੀ ਬਾਹਰ ਚੱਲ ਰਹੀ ਹੈ ਕਈ ਮੀਲਾਂ 'ਤੇ ਉੱਚੀ ਆਵਾਜ਼ ਦੀ ਮਾਰੀ ਵੀ ਤੂੰ ਇੱਥੇ ਆ ਜਾ। ਉਹ ਜਿਵੇਂ ਘਰ ਦੀ ਪਾਲੀ ਕਿਸੇ ਨੇ ਗਊ ਹੋਵੇ ਉਹਨੂੰ ਆਵਾਜ਼ ਮਾਰੇ, ਉਹ ਆਵਾਜ਼ਾਂ ਰੰਭਦੀ ਹੋਈ ਆ ਜਾਂਦੀ ਹੈ। ਇਸ ਨੇ ਕਹਿੰਦੇ ਉਹ ਜਿਹੜੀ ਗੰਗਾ ਦੀ ਧਾਰ ਜੀ ਆ ਗਈ ਹੈ। ਮਹਾਰਾਜ ਨੇ ਕਿਹਾ ਲੈ ਵੀ ਭਾਈ ਬਾਲੇ ਔਰ ਤਿਲਕੋਟ, ਕਈ ਇਤਿਹਾਸਕਾਰਾਂ ਨੇ ਐਸਾ ਵੀ ਲਿਖਿਆ ਵੀ ਮਹਾਰਾਜ ਨੇ ਆਪਣੇ ਵੱਲੋਂ ਹੋਰ ਕੋਈ ਕਾਲੀ ਮਿਰਚ ਖਸ ਖਸ ਮੁਗਜ ਮੁਗਜੇ ਪਿੱਛੇ ਪਾ ਤੇ ਉਹ ਵਿੱਚ ਤਿਲ ਪਾ ਤਾ ਉਹਨਾਂ ਦਾ, ਫਿਰ ਸ਼ਰਦਾਈ ਜੀ ਬਣਾ ਕੇ ਖੁੱਲ੍ਹੀ ਸ਼ਿਕਾਇਤ ਜੀ ਰਜਾ ਤੇ ਨੇ ਬਹੁਤ ਸ਼ਰਮਿੰਦ ਜੇ ਹੋਏ ਹੈ। ਇਸ ਤਰ੍ਹਾਂ ਹੀ ਫਿਰ ਜਿੱਥੇ ਉਹ ਨਾਨਕ ਮਾਤਾ ਸਾਹਿਬ ਗੁਰਦੁਆਰਾ ਸਵਾਏ ਮਾਨ ਹੈ, ਇੱਥੇ ਸੁੱਕਾ ਪਿੱਪਲ ਸੀ, ਇਹਦੇ ਹੇਠ ਮਹਾਰਾਜ ਆ ਬੈਠੇ ਅਤੇ ਮਹਾਰਾਜ ਦੇ ਬੈਠਣ ਨਾਲ ਹੀ ਹਰਾ ਭਰਾ ਹੋ ਗਿਆ, ਲਹਿ ਲਹਾਉਣ ਲੱਗ ਪਿਆ ਹੈ। ਐਸਾ ਕੁਛ ਦੇਖ ਕੇ ਵੀ ਇਸ ਨਾਲ ਬੜੇ ਅਚਰਜੇ ਹੋਏ ਹੈ। ਇਸ ਤਰ੍ਹਾਂ ਹੀ ਫਿਰ ਜਿਸ ਦਰਖਤ ਨੂੰ ਹਰਾ ਭਰਾ ਕੀਤਾ ਜਿਹਦੇ ਹੇਠ ਮਹਾਰਾਜ ਬੈਠੇ ਹੈ, ਬੜੀ ਇਹਨਾਂ ਨੇ ਤਿੱਖੀ ਹਨੇਰੀ ਜੀ ਚਲਾਈ ਹੈ ਜਿਹਦੇ ਨਾਲ ਇਹ ਦਰਖਤ ਹੀ ਉੱਡ ਜਾਏ, ਅਤੇ ਉਹ ਜਦੋਂ ਜੜਾਂ ਜੀਆਂ ਨੇ ਹਿੱਟੀਆਂ ਤਾਂ ਉਹਨੂੰ ਹੋਇਆ ਉੱਡਣ ਜਿਹਾ ਲੱਗਿਆ ਹੈ। ਮਹਾਰਾਜ ਨੇ ਹੱਥ ਜਿਹਾ ਲਾ ਕੇ ਕਿਹਾ ਵੀ ਤੂੰ ਕਿੱਧਰ ਨੂੰ ਜਾਣਾ, ਟਿੱਕ ਜਾ। ਇਸ ਤਰ੍ਹਾਂ ਮਹਾਰਾਜ ਦੇ ਬਚਨ ਕਹਿਣ ਨਾਲ ਉਹ ਜਿਹੜਾ ਦਰਖਤ ਹੈ ਉੱਥੇ ਹੀ ਖੜ ਗਿਆ। ਉਹ ਇਸ ਤਰ੍ਹਾਂ ਹੁਣ ਵੀ ਉਹ ਦੇਖੀਏ ਜਿਹੜਾ ਉਹ ਪਿੱਪਲ ਦਾ ਦਰਖਤ ਹੈ ਧਰਤੀ ਤੋਂ ਕੁਝ ਉੱਚਾ ਜਿਹਾ ਥੋੜ੍ਹਾ ਜਿਹਾ ਬਣਾਇਆ ਹੋਇਆ। ਫਿਰ ਇਸ ਤਰ੍ਹਾਂ ਹੀ ਉਹ ਪੰਜਾ ਲਾਉਣ ਕਰਕੇ ਹਰ ਇੱਕ ਪੱਤੇ ਪੱਤੇ 'ਤੇ ਮਹਾਰਾਜ ਦਾ ਨਿਸ਼ਾਨ ਉਹ ਪੰਜੇ ਦਾ ਪੈ ਗਿਆ ਸੀ। ਇਹਦੇ ਨਾਲ ਲੱਗਵੇਂ ਪ੍ਰਸੰਗ ਛੇਵੇਂ ਪਾਤਸ਼ਾਹ ਦਾ ਵੀ ਹੈਗਾ ਹੈ ਜੋ ਅੱਗੇ ਜਾ ਕੇ ਆ ਜਾਣਾ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਇਸ ਤਰ੍ਹਾਂ ਇਹ ਪੱਤੇ ਜਿੱਥੇ ਜਿੱਥੇ ਪੰਜਾ ਸੀ ਉੱਥੇ ਕੇਸਰ ਦਾ ਨਿਸ਼ਾਨ ਹੈ ਹੁਣ, ਕਿਉਂਕਿ ਜਿਹੜਾ ਅਲਮਸ ਸਾਧੂ ਸੀ ਬਾਬਾ ਗੁਰਦਿੱਤਾ ਜੀ ਦਾ ਇਹ ਚੇਲਾ ਸੀ, ਇਹਦੇ ਚਾਰ ਚੇਲੇ ਮੁੱਖ ਹੋਏ ਹੈ ਬਾਬਾ ਗੁਰਦਿੱਤਾ ਜੀ ਦੇ, ਜਿੱਥੋਂ ਆ ਉਦਾਸੀਆਂ ਦੇ ਚਾਰ ਪੰਥ ਚਾਰ ਧੂਏ ਪ੍ਰਸਿੱਧ ਹੈ। ਉਹਨਾਂ ਵਿੱਚੋਂ ਅਲਮਸ ਵੀ ਸੀ, ਗੋਇੰਦਾ ਜੀ ਸੀ, ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਆਗਿਆ ਕੀਤੀ ਵੀ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਨਾਨਕ ਮੱਥੇ ਜਾ ਕੇ ਝਾੜੂ ਬਾੜੂ ਦਿਆ ਕਰ, ਤੂੰ ਬੱਤੀ ਦਿਆ ਕਰ। ਮਹਾਰਾਜ ਦੀ ਆਗਿਆ ਨਾਲ ਇੱਥੇ ਆ ਗਿਆ ਸੀ ਅਲਮਸ ਸਾਧੂ, ਝਾੜੂ ਬਾੜੂ ਦਿੰਦਾ ਹੈ। ਸਿੱਧਾ ਨਾਥਾਂ ਨੇ ਇਸ ਅਸਥਾਨ ਦੀ ਚੜ੍ਹਦੀ ਕਲਾ ਦੇਖ ਕੇ ਈਰਖਾ ਜੀ ਕੀਤੀ, ਸਾੜਾ ਜਿਹਾ ਕੀਤਾ। ਇੱਕ ਵਾਰੀ ਆਏ ਇਹਦੇ ਸਾਧੂ ਕੋਲ, ਕਹਿੰਦੇ ਤੂੰ ਇਹ ਤਾਂ ਸਾਡਾ ਗੋਰਖ ਮਤਾ ਹੈ, ਤੂੰ ਇੱਥੋਂ ਚੱਲ। ਇਹ ਕਹਿੰਦਾ ਨਹੀਂ, ਇਹ ਤਾਂ ਗੁਰੂ ਨਾਨਕ ਮਤਾ ਹੈ, ਸਾਡੇ ਗੁਰੂ ਜੀ ਇਸ ਪਿੱਪਲ ਹੇਠਾਂ ਆ ਕੇ ਬੈਠੇ ਹੈ। ਆਹ ਦੇਖੋ ਪਿੱਪਲ ਦੇ ਪੱਤੇ ਪੱਤੇ 'ਤੇ ਮਹਾਰਾਜ ਦੇ ਪੰਜੇ ਦੀ ਨਿਸ਼ਾਨੀ ਹੈ, ਇਹ ਗੋਰਖ ਮਤਾ ਨਹੀਂ, ਇਹ ਗੁਰੂ ਨਾਨਕ ਮਤਾ ਹੈ। ਫਿਰ ਉਹ ਸਿੱਧਾ ਨੇ ਈਰਖਾ ਵਿੱਚ ਆ ਕੇ ਲੱਕੜਾਂ ਜਿਹੀਆਂ ਇਰਦ ਗਿਰਦ ਰੱਖ ਕੇ ਅੱਗ ਲਾ ਦਿੱਤੀ ਸੀ ਪਿੱਪਲ ਨੂੰ ਅਤੇ ਸਾੜ ਦਿੱਤਾ ਸੀ। ਫਿਰ ਛੇਵੇਂ ਪਾਤਸ਼ਾਹ ਨੂੰ ਇਹ ਯਾਦ ਕਰਨ ਲੱਗਿਆ ਸੀ ਅਲਮਸ ਸਾਧੂ ਕਿ ਮਹਾਰਾਜ ਤੁਸੀਂ ਇਹ ਸਥਾਨ ਦੀ ਸੇਵਾ ਸੰਭਾਲ ਲਈ ਮੈਨੂੰ ਭੇਜਿਆ ਸੀ, ਅਜਿਹਾ ਕਰਕੇ ਇਹਨਾਂ ਨੇ ਮਾਰਿਆ ਉਹ ਦਰਖਤ ਦੀ ਅਲੋਪ ਕਰਤਾ ਗਲਾਤੀ ਹੈ, ਇਹਨਾਂ ਨੂੰ ਡੰਡ ਦਿਓ। ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰੋਂ ਗਏ ਸੀ ਫੌਜਾਂ ਸਹਿਤ। ਜਦੋਂ ਸਿੱਧਾ ਨਾਥਾਂ ਨੇ ਦੇਖਿਆ ਸ਼ਸਤਰਧਾਰੀ ਹੀ ਆ ਗਏ ਬਰਸ਼ਿਆਂ ਵਾਲੇ, ਫਿਰ ਭੱਜ ਗਏ ਸੀ ਡਰਦੇ ਵੀ ਇਹਨਾਂ ਦਾ ਹੁਣ ਜਿਹੜਾ ਗੁਰੂ ਆ ਡਾਢਾ ਆ ਗਿਆ, ਉਹਨੂੰ ਬਸ ਸਾਧੂ ਦਾ ਹੁਣ ਸਾਨੂੰ ਕਿਤੇ ਨਾ ਚਿੱਟਾ ਚਾਟਾ ਛਕਾਏ, ਜਿਸ ਕਰਕੇ ਇੱਧਰ ਉੱਧਰ ਹੋ ਗਏ ਸੀ। ਫਿਰ ਗੁਰੂ ਮਹਾਰਾਜ ਨੇ ਉਹ ਅਲਮਾਸ ਸਾਧ ਨੂੰ ਬੁਲਾਇਆ, ਜਿਹੜਾ ਇੱਕ ਮੀਰ ਦੇ ਪਾਸੇ ਜੇ ਅਸਥਾਨ ਹੈ ਉੱਥੇ ਵਿਚਾਰਾ ਬੈਠਾ ਯਾਦ ਕਰਦਾ ਸੀ। ਹੁਣ ਉੱਥੇ ਖਾਲਸੇ ਵਾਲੇ ਨੇ ਗੁਰਦੁਆਰਾ ਬਣਾਇਆ ਹੋਇਆ ਮੀਰ ਸਵਾ ਮੀਰ ਉੱਤੇ, ਉੱਥੋਂ ਫਿਰ ਲੈ ਕੇ ਆਏ ਇਸ ਨੂੰ, ਫਿਰ ਦਿਖਾਇਆ ਦਰਸ਼ਨ ਕੀਤੇ ਅਸਥਾਨ ਦੇ। ਕਹਿਣ ਲੱਗੇ ਵੀ ਕੀ ਚਾਹੁੰਦਾ ਹੁਣ ਅਲਮਾਸ ਸਾਧੂ ਆ? ਕਹਿਣ ਲੱਗਿਆ ਬਾਕੀ ਤਾਂ ਸਭ ਕੁਛ ਛੱਡੋ ਮਹਾਰਾਜ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਿੱਪਲ ਦੇ ਪੱਤੇ ਪੱਤੇ ਵਾਲਾ ਨਿਸ਼ਾਨ ਸੀ ਉਹ ਪ੍ਰਗਟ ਕਰੋ, ਨਾਲੇ ਪਿੱਪਲ ਨਾਲੇ ਉਹ ਇਸ਼ਨਾਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੁੱਚਾ ਜਲ ਮੰਗਾਇਆ, ਉਹਦੇ ਵਿੱਚ ਕੇਸਰ ਵਗੈਰਾ ਘੋਲਿਆ ਹੈ, ਅਤੇ ਫਿਰ ਆਪ ਜੀ ਨੇ ਉਹ ਸੁੱਚਾ ਜਲ ਕੇਸਰ ਵਾਲਾ ਲੈ ਕੇ ਛਿੱਟੇ ਜਿਹੇ ਮਾਰੇ, ਬਸ ਉਸੇ ਵੇਲੇ ਉਹ ਹਰਾ ਭਰਾ ਹੋ ਗਏ, ਲੰਗਰ ਜੀ ਫੁੱਟੀ ਹੈ। ਦੇਖਦਿਆਂ ਦੇਖਦਿਆਂ ਹੀ ਉਹ ਬਹੁਤ ਬੜਾ ਤਕੜਾ ਵੱਧ ਫੁੱਲ ਗਿਆ, ਰਾਤੋ ਰਾਤ ਹੀ ਦਿਨ ਚੜ੍ਹਦੇ ਨਾਲ ਅਗਲੇ ਦਿਨ ਉਹ ਪੂਰਾ ਹੀ ਦਰਖਤ ਬਣ ਕੇ ਖੜ੍ਹ ਗਿਆ ਹੈ। ਫਿਰ ਅਲਮਾਸ ਨੇ ਕਿਹਾ ਕਿ ਮਹਾਰਾਜ ਦਾ ਤਾਂ ਇੱਥੇ ਪੱਤੇ ਪੱਤੇ 'ਤੇ ਪੰਜੇ ਦਾ ਨਿਸ਼ਾਨ ਸੀ, ਮਹਾਰਾਜ ਕਹਿੰਦੇ ਹੁਣ ਉਹ ਨਹੀਂ ਹੋਏਗਾ, ਸਾਡੇ ਆਉਣ ਦੀ ਨਿਸ਼ਾਨੀ ਹੋਏਗੀ, ਹਰ ਇੱਕ ਪੱਤੇ ਪੱਤੇ 'ਤੇ ਕੇਸਰ ਦਾ ਨਿਸ਼ਾਨ ਹੋਵੇਗਾ। ਹੁਣ ਜਿਹੜੇ ਕੋਈ ਬਾਈ ਭਾਈ ਉਸ ਸਥਾਨ ਦਾ ਦਰਸ਼ਨ ਕਰਕੇ ਆਏ ਹੈ, ਜਿਨ੍ਹਾਂ ਨੇ ਕਿਤੇ ਇਤਿਹਾਸ ਸੁਣਿਆ ਹੈ ਅਤੇ ਦੇਖਿਆ ਹੋਊਗਾ, ਹਰ ਇੱਕ ਪੱਤੇ 'ਤੇ ਉਸੇ ਤਰ੍ਹਾਂ ਜਿਵੇਂ ਕੋਈ ਉਹ ਕੇਸਰ ਛਿੜਕਿਆ ਹੁੰਦਾ ਹੈ, ਉਹ ਲਾਲਚੀ ਰੰਗ ਦਾ ਨਿਸ਼ਾਨ ਜਿਹਾ ਹੈਗਾ ਹੈ। ਅਤੇ ਕਈ ਤਾਂ ਮਾਈ ਭਾਈ ਅੱਗੇ ਦਿਖਾਉਣ ਵਾਸਤੇ ਵੀ ਉਹ ਉੱਥੋਂ ਪੱਤਰੇ ਜਿਹੇ ਲੈ ਆਉਂਦੇ ਹਨ ਵੀ ਮਹਾਰਾਜ ਦੀ ਪ੍ਰਤੱਖ ਕਲਾ ਦੇਖੋ। ਇਸੇ ਤਰ੍ਹਾਂ ਦਰਖਤ ਹੁਣ ਵੀ ਥੋੜ੍ਹਾ ਜਿਹਾ ਧਰਤੀ ਤੋਂ ਉੱਚਾ ਹੀ ਖੜੋਤਾ ਹੈ। ਇੱਥੋਂ ਫਿਰ ਇਹ ਜਿਹੜੇ ਸਿੱਧ ਨਾਥ ਜਿੱਥੇ ਉਹ ਰੀਠਾ ਸਾਹਿਬ ਗੁਰਦੁਆਰਾ ਹੈ ਇੱਧਰ ਨੂੰ ਚਲੇ ਗਏ। ਇੱਕ ਰਿਠੇ ਦੇ ਦਰਖਤ ਦੇ ਪਟਾਣੇ ਦੇ ਹੇਠਾਂ ਗੁਰੂ ਮਹਾਰਾਜ ਬੈਠ ਕੇ, ਇੱਕ ਦੇ ਹੇਠਾਂ ਇਹ ਬੈਠ ਗਏ, ਅਤੇ ਮਛਿੰਦਰ ਨਾਥ ਫਿਰ ਬੋਲਿਆ, ਕਹਿੰਦਾ ਮਹਾਰਾਜ ਕਿਧਰੇ ਨਹੀਂ ਜਾਣਾ, ਇੱਥੇ ਬੈਠੇ ਬੈਠੇ ਸਾਨੂੰ ਮਿੱਠੇ ਫਲ ਛਕਾਓ। ਅਤੇ ਮਹਾਰਾਜ ਉਹ ਰਿਠੇ ਦੇ ਦਰਖਤ ਉੱਪਰ ਝੱਕ ਕੇ ਜਿੱਧਰ ਹੇਠਾਂ ਬੈਠੇ ਉਹ ਟਾਹਣੇ ਦੀ ਬਸ ਉਹ ਨਿਗਾਹ ਕੀਤੀ ਹੈ, ਅਤੇ ਉਹ ਮਿੱਠੇ ਜਿਹੇ ਰੀਠੇ ਪੱਕ ਪੱਕ ਕੇ ਹੇਠਾਂ ਅੱਡ ਗਏ ਆ, ਜਿੱਥੇ ਮਛਿੰਦਰ ਨਾਥ ਬੈਠਾ ਉਹਦੇ ਮੂੰਹ 'ਤੇ ਰਿੜਕੇ ਜਿਹੇ ਆ ਗਏ। ਉਹ ਦੇਖ ਕੇ ਜਦੋਂ ਚੱਕ ਕੇ ਮੂੰਹ 'ਚ ਪਾਏ ਤਾਂ ਮਿੱਠੇ ਹੈ, ਉਹ ਖਾਣ ਲੱਗ ਪਿਆ। ਉਹ ਗੁਰੂ ਮਛਿੰਦਰ ਨੂੰ ਦੇਖ ਕੇ ਹੋਰ ਸਿੱਧ ਨਾਥ ਫਿਰ ਉਹ ਜਿਹੜਾ ਰੀਠੇ ਦਾ ਦਰਖਤ ਹੈ ਉਹਦੇ ਉੱਪਰ ਜੇ ਚੜ੍ਹ ਗਏ ਨੇ, ਅਤੇ ਜਿਸ ਟਾਣੇ ਹੇਠ ਸਤਿਗੁਰੂ ਬੈਠੇ ਉਸ ਪਾਸੇ ਦੇ ਸਾਰੇ ਮਿੱਠੇ ਰੀਠੇ ਹੈ, ਜਿੱਧਰ ਇਹ ਹੇਠਾਂ ਟਾਣੇ ਹੇਠਾਂ ਬੈਠੇ ਉਹ ਵੀ ਘੋੜੇ ਨੇ। ਅਤੇ ਉਸ ਵੇਲੇ ਕਹਿਣ ਲੱਗੇ ਮਹਾਰਾਜ ਇਹ ਕੀ ਹੈ? ਮਹਾਰਾਜ ਕਹਿੰਦੇ ਵੀ ਇਹ ਤੁਹਾਡੀ ਭਾਵਨਾ ਇੱਛਾ ਪੂਰੀ ਕਰਤਾਰ ਨੇ ਕਰ ਦਿੱਤੀ, ਇਧਰਲਾ ਪਾਸਾ ਮਿੱਠਾ ਕਰ ਦਿੱਤਾ ਹੈ, ਹੁਣ ਤੁਸੀਂ ਵੀ ਆਪਣੇ ਆਪ ਨੂੰ ਸ਼ਕਤੀ ਵਾਲੇ ਕਹਾਉਂਦੇ, ਇੱਧਰਲਾ ਪਾਸਾ ਤੁਸੀਂ ਵੀ ਮਿੱਠਾ ਕਰ ਲਓ, ਖਾਓ ਰਾਜ ਰਾਜ। ਫਿਰ ਉਹ ਸ਼ਕਤੀ ਲਾ ਲਾ ਕੇ ਹੰਭ ਹਾਰ ਗਏ, ਉਸ ਟਾਣੇ ਦੇ ਜਿਹੜੇ ਫਲ ਰੀਠੇ ਉਹ ਨਹੀਂ ਮਿੱਠੇ ਹੋ ਸਕੇ। ਇਸ ਤਰ੍ਹਾਂ ਉਹ ਜਿਹੜਾ ਦਰਖਤ ਹੈ ਕਾਫੀ ਸਮਾਂ ਰਿਹਾ, ਫਿਰ ਪਰਮੇਸ਼ਰ ਦੀ ਨੀਅਤ ਨਾਲ ਕਿਤੇ ਐਸਾ ਤੱਕੜ ਝੋਲਾ ਜਿਹਾ ਆਇਆ ਜੋ ਬਹੁਤਾ ਪੁਰਾਣਾ ਹੋਰ ਕਰਕੇ ਉਹ ਪੁੱਟਿਆ ਗਿਆ ਸੀ ਅਤੇ ਹੁਣ ਉੱਥੇ ਜਿਹੜਾ ਦਰਖਤ ਹੈ ਕਈ ਰੂਠੇ ਦੇ ਲਾਏ ਹੋਏ ਕਿਉਂਕਿ ਮਰਦਾਨਾ ਵੀ ਛਕ ਛਕ ਕੇ ਉਹ ਜੰਗਲ ਵਿੱਚ ਫਿਰਦਾ ਰਿਹਾ ਹੈ ਜਿਸ ਕਰਕੇ ਉਹ ਤੋਂ ਫਿਰ ਉਹ ਜੰਗਲ ਦੇ ਵਿੱਚ ਵੀ ਕਈ ਜਿਹੜੇ ਦਰਖਤ ਹੈ ਉਹ ਮਿੱਠੇ ਰਿੱਠੇ ਦੇ ਹੈਗੇ ਆ ਉੱਥੋਂ ਫਿਰ ਜਿਹੜੇ ਉਹ ਪਹਾੜੀ ਲੋਕ ਹੈ ਚੁਣ ਚੁਣਾ ਕੇ ਇੱਥੇ ਲੈ ਆਉਂਦੇ ਹੈ ਇਸ ਤਰ੍ਹਾਂ ਉਹ ਕੁਝ ਵੇਚ ਬੂਝ ਕੇ ਮਾਇਆ ਲੈ ਜਾਂਦੇ ਹੈ ਉਹ ਜਿਹੜੇ ਉਸ ਸਥਾਨ ਦੀ ਸੇਵਾ ਸੰਭਾਲ ਕਰਨ ਵਾਲੇ ਘਰ ਸੇਵਾ ਵਾਲੇ ਬਾਬੇ ਹੈ ਬਾਬਾ ਫਾਜਾ ਸਿੰਘ ਜੋ ਬਾਬਾ ਹਰਬੰਸ ਸਿੰਘ ਦਿੱਲੀ ਘਰ ਸੇਵਾ ਦੇ ਉਹ ਇਸ ਤਰ੍ਹਾਂ ਰਲ ਮਿਲ ਕੇ ਸੇਵਾ ਕਰਾਉਣ ਵਾਲੇ ਅੱਜ ਕੱਲ੍ਹ ਤਾਂ ਭਾਵੇਂ ਚੜ੍ਹਾਈ ਕਰ ਗਏ ਉਹਨਾਂ ਦੇ ਅੱਗੇ ਸੇਵਾਦਾਰ ਹੈਗੇ ਉਹ ਫਿਰ ਭਰ ਭਰ ਕੇ ਜਿਹੜੇ ਕੋਈ ਮੁਖੀ ਉਹਨਾਂ ਨੂੰ ਥੋੜ੍ਹੇ ਜਿਹੇ ਬਹੁਤੇ ਦੇ ਦਿੰਦੇ ਅਤੇ ਬਾਕੀਆਂ ਨੂੰ ਕਿਸੇ ਨੂੰ ਦੋ ਕਿਸੇ ਨੂੰ ਇੱਕ ਇੱਕ ਦੇਈ ਜਾਂਦੇ ਦਾਸ ਨੇ ਵੀ ਇੱਕ ਵਾਰੀ ਉਹ ਜਦੋਂ ਬਾਬਾ ਫੌਜਾ ਸਿੰਘ ਜੀ ਉੱਥੇ ਸਨ ਅਤੇ ਵਿਸਾਖ ਦੀ ਪੂਰਨਮਾਸੀ ਨੂੰ ਰਿੱਠਾ ਸਾਹਿਬ ਤੋਂ ਤਕੜਾ ਜੋੜ ਮੇਲਾ ਭਰਦਾ ਹੈ ਇਸ ਤਰ੍ਹਾਂ ਉਹ ਦਰਸ਼ਨ ਕੀਤੇ ਰਾਤ ਨੂੰ ਰਹੇ ਹੋਰ ਕਈ ਸਿੰਘ ਨਾਲ ਸੀ ਜਦੋਂ ਅੰਮ੍ਰਿਤ ਵੇੜਿਆ ਹੋਇਆ ਇੱਧਰ ਨੂੰ ਤਿਆਰੀ ਜੀ ਕੀਤੀ ਹੈ ਉਹ ਹੁਣ ਉਹਨਾਂ ਨੇ ਸਾਰਿਆਂ ਨੂੰ ਪ੍ਰਸ਼ਾਦ ਵਾਂਗੂ ਦੋ ਦੋ ਰਿੱਠੇ ਜੇ ਦੇ ਜਾਂਦੇ ਸਨ ਅਤੇ ਮੇਰੇ ਨਾਲ ਇੱਕ ਸਿੰਘ ਭਾਈ ਜਰਨੈਲ ਸਿੰਘ ਸੀ ਜੋ ਹੁਣ ਕੱਟੂ ਰਹਿੰਦੇ ਅਤੇ ਉਹਨਾਂ ਨੇ ਥੋੜ੍ਹਾ ਜਿਹਾ ਪਾਸੇ ਜਿਹੇ ਹੋ ਕੇ ਬਾਬਿਆਂ ਨੂੰ ਕਿਹਾ ਕਹਿੰਦੇ ਮਹਾਰਾਜ ਵੀ ਅਸੀਂ ਤਾਂ ਗੁਰੂ ਘਰ ਸ਼੍ਰੀ ਦਮਦਮਾ ਸਾਹਿਬ ਤੋਂ ਆਏ ਹਾਂ ਅਤੇ ਆ ਦੋ ਰਿੱਠੇ ਅਸੀਂ ਕਿਵੇਂ ਦੇਵਾਂਗੇ ਜੀ ਵਰਤਾਵਾਂਗੇ ਉੱਥੇ ਤਾਂ 250-300 ਬੱਚਾ ਹੈ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਗੱਫਾ ਹੋਰ ਦੇ ਦਿਓ ਇਸ ਤਰ੍ਹਾਂ ਫਿਰ ਉਹ ਕਹਿੰਦੇ ਵੀ ਕੋਈ ਨਾ ਉਹ ਫਿਰ ਥੋੜ੍ਹਾ ਜਿਹਾ ਪਾਸੇ ਜਿਹੇ ਕਰਕੇ ਕੋਲਾ ਜਿਹਾ ਉਹਨਾਂ ਨੇ ਭਰਿਆ ਹੈ ਅਤੇ ਚੱਕ ਕੇ ਉਹਦੀ ਝੋਲੀ ਪਾ ਲਾ ਦੇਤਾ ਉਹਨੂੰ ਜਦੋਂ ਦੂਜਿਆਂ ਗਿਆਨੀਆਂ ਨੂੰ ਪਤਾ ਲੱਗਾ ਵੀ ਇਹਨੂੰ ਦੇਤਾ ਉਹ ਫਿਰ ਘਾਣੇ ਜੇ ਪਾਉਣ ਜੀ ਵੀ ਸਾਨੂੰ ਵੀ ਉਹ ਕਹਿੰਦੇ ਵੀ ਉਹ ਤਾਂ ਉੱਥੇ ਸਿੰਘ ਬਹੁਤ ਹੈ ਵਿਦਿਆਰਥੀ ਹੈਗੇ ਹੈ ਸਾਨੂੰ ਪਤਾ ਹੈ ਇਸ ਕਰਕੇ ਉਹ ਉਹਨੂੰ ਅਸੀਂ ਦੇ ਦਿੱਤਾ ਤੁਹਾਡੇ ਨਾਲ ਅਸੀਂ ਵੀ ਕਿਹੜਾ ਹੈ ਵੀ ਤਾਂ ਇਕੱਲੇ ਹੈ ਅਤੇ ਦੋ ਥੋੜ੍ਹੇ ਹੈ ਜਾਣੀ ਉਹ ਮਹਾਤਮਾ ਨੇ ਜਾਣ ਲਿਆ ਵੀ ਇਹ ਸੱਚ ਕਹਿੰਦਾ ਖੁੱਲਾ ਜਿਹਾ ਭਰ ਕੇ ਫੜਾ ਤਾ ਦੂਜਿਆਂ ਨੂੰ ਦੋ ਦੋ ਦੇ ਗਏ ਉਹ ਫਿਰ ਮਾਤਰ ਨਾਲ ਈਰਖਾ ਜਿਹਾ ਵੀ ਕਰਦੇ ਵੀ ਇਹਨਾਂ ਦੇ ਸਿੰਘ ਨੂੰ ਕਿਉਂ ਦਿੱਤੇ ਸਾਨੂੰ ਕਿਉਂ ਨਹੀਂ ਦਿੱਤੇ ਉਹ ਜਿਹੜੇ ਕੋਈ ਇਸ ਤਰ੍ਹਾਂ ਮਹਾਰਾਜੇ ਅਸਥਾਨਾਂ ਦੀ ਸੇਵਾ ਕਰਨ ਵਾਲੇ ਹੁੰਦੇ ਉਹ ਸੱਚ ਅਤੇ ਝੂਠ ਨੂੰ ਜਾਣਦੇ ਹੁੰਦੇ ਨੇ ਵੀ ਇਹ ਸੱਚ ਕਹਿੰਦਾ ਹੈ ਹੁਣ ਲਾਲਚ ਕਰਦੇ ਇਸ ਤਰ੍ਹਾਂ ਜਾਣੀ ਉਸ ਅਸਥਾਨ ਦੇ ਦਰਸ਼ਨ ਦੋ ਕੁ ਵਾਰੀ ਹੋਏ ਨੇ ਅਤੇ ਉੱਥੇ ਹੁਣ ਜਿਹੜੇ ਕਈ ਦਰਖਤ ਉਹਨਾਂ ਨੇ ਕਾਲ ਸੇਵਾ ਬਾਬਿਆਂ ਨੇ ਹੋਰ ਵੀ ਲਾ ਦਿੱਤੇ ਅਤੇ ਉਹਨਾਂ ਦੇ ਵੀ ਸਾਰਿਆਂ ਦੇ ਮਿੱਠੇ ਨੇ ਅਤੇ ਕਈ ਜਿਹੜੇ ਨਾਸਤਿਕ ਲੋਕ ਹੈ ਵੀ ਐਵੇਂ ਇਹ ਕਹਿੰਦੇ ਕੁੰਦੇ ਹੈ ਵੀ ਅਤੇ ਉੱਥੋਂ ਕਈਆਂ ਨੇ ਰਿੱਠੇ ਜਿਹੇ ਲਿਆ ਲਿਆ ਕੇ ਨਾ ਅਤੇ ਆਪਣੇ ਅਸਥਾਨਾਂ 'ਤੇ ਵੀ ਬੀਜੇ ਵੀ ਅਸੀਂ ਕਹੀਏ ਲੈ ਸਾਡਾ ਵੀ ਇੱਥੇ ਘਰੇ ਖੜਾ ਦਰਖਤ ਮਿੱਠਾ ਹੈ ਰਿੱਠਾ ਹੈ ਪਰ ਉਹ ਘੋੜੇ ਹੀ ਹੈ ਉਹ ਨਹੀਂ ਹੋ ਸਕਿਆ ਉਹ ਉੱਥੇ ਹੀ ਹੈ ਉਸ ਦਾਇਰੇ 'ਚ ਜਿੰਨੇ ਦਰਖਤ ਲਾਏ ਉਹ ਤਾਂ ਸਾਰੇ ਰਿੱਠੇ ਮਿੱਠੇ ਹੈ ਜੰਗਲ ਜਿਹੜੇ ਕੋਈ ਮਰਦਾਨਾ ਛੱਕ ਛੱਕ ਕੇ ਉਹ ਗਿੜਕਾਂ ਜੀਆਂ ਸਿਰਦਾਰ ਹੈ ਉੱਥੇ ਵੀ ਉਹ ਪਹਾੜੀਏ ਲਿਆਉਂਦੇ ਉਹ ਵੀ ਮਿੱਠੇ ਹੈ ਬਾਕੀ ਉੱਥੇ ਵੀ ਸਾਰੇ ਘੋੜੇ ਹੀ ਹੈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਉਸ ਸਥਾਨ 'ਤੇ ਜਾਰੀ ਕਲਾ ਹੈ ਇਸ ਤਰ੍ਹਾਂ ਜਾਣੀ ਉਹ ਟਾਣਾ ਉਸ ਪਾਸੇ ਦਾ ਮਿੱਠਾ ਸੀ ਦੂਜਾ ਸਿੱਧਾ ਨੱਤ ਵਾਲਾ ਕੌੜੇ ਰਿਹਾ ਸੀ ਪਰ ਅੱਜ ਕੱਲ੍ਹ ਉਹ ਦਰਖਤ ਹੈ ਨਹੀਂ ਉਹ ਵੀ ਉਹ ਹਨੇਰੀ ਚਿਖੜ ਕਰਕੇ ਪੁਰਾਣਾ ਹੋਰ ਕਰਕੇ ਟੁੱਟ ਫੁੱਟ ਗਿਆ ਸੀ, ਹੁਣ ਉਸ ਸਥਾਨ 'ਤੇ ਕਈ ਦਰਖਤ ਲਾਏ ਹੋਏ ਹੈ, ਉਹਨਾਂ ਸਾਰਿਆਂ ਦੇ ਉਸੇ ਤਰ੍ਹਾਂ ਮਹਾਰਾਜ ਦੇ ਬਚਨ ਵਾਂਗ ਮਿੱਠੇ ਰਿੱਠੇ ਹਨ। ਇਸ ਤਰ੍ਹਾਂ ਇਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸੁਣਿਆ ਸੀ। ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ ਉਹ ਸੁਣ ਸੁਣਾ ਕੇ ਲਿਖਿਆ, ਜਿਸ ਕਰਕੇ ਜਾਣੀ ਇਹ ਇਤਿਹਾਸ ਪੜ੍ਹਿਆ ਤਾਂ ਹੀ ਪਤਾ ਚੱਲਦਾ ਵੀ ਰੀਠਾ ਸਾਹਿਬ ਗੁਰਦੁਆਰਾ ਅਤੇ ਜਿਹੜਾ ਨਾਨਕ ਮਤਾ ਗੁਰਦੁਆਰਾ ਜਿਵੇਂ ਕੋਲੋ ਕੋਲ ਹੀ ਹੋਣ, ਨੇੜੇ ਨੇੜੇ ਹੋਣ, ਨਹੀਂ ਐਸਾ ਨਹੀਂ ਹੈ। ਜਿਹੜਾ ਰੀਠਾ ਸਾਹਿਬ ਹੈ ਜੇ ਸਿੱਧਾ ਰਸਤਾ ਪਹੁੰਚਾਈਏ ਤਾਂ 20 ਮੀਲ ਆ ਉੱਥੋਂ ਨਾਨਕ ਮਤੇ ਤੋਂ, ਚੋਰ ਗਲੀ ਜੀ ਇੱਕ ਹੈਗੀ ਹੈ ਉੱਥੋਂ ਸਿੱਧਾ ਪਹਾੜ ਚੜ੍ਹੀਏ 20 ਮੀਲ ਪੈਂਦਾ ਹੈ। ਜੇ ਅਸੀਂ ਪੱਕੀ ਸੜਕ ਜਾਣਾ ਹੋਵੇ ਫਿਰ ਤਾਂ 225 ਮੀਲ ਪੈਂਦਾ ਹੈ ਉੱਪਰ ਦੀ, ਉਹ ਟਨਕਪੁਰ ਤੋਂ ਅੱਗੇ ਬੱਸ ਵੀ ਚੱਲਦੀ ਹੈ, ਉਹ ਸਵੇਰੇ ਚੱਲ ਪੈਂਦੀ ਹੈ, ਸ਼ਾਮ ਨੂੰ ਉੱਥੇ ਜਾ ਖੜ੍ਹਦੀ ਹੈ, ਫਿਰ ਅਗਲੇ ਦਿਨ ਸੰਗਤਾਂ ਨੂੰ ਉਹੀ ਫਿਰ ਬੱਸ ਲੈ ਕੇ ਵਾਪਸ ਆ ਜਾਂਦੀ ਹੈ। ਯਾਨੀ ਇੱਕ ਦਿਨ ਛੱਡ ਕੇ ਅਤੇ ਅਗਲੇ ਦਿਨ ਫਿਰ ਚੱਲ, ਉਹੀ ਇਕੱਲੀ ਬੱਸ। ਹੁਣ ਸ਼ਾਇਦ ਉੱਥੇ ਕਾਫੀ ਪ੍ਰਬੰਧ ਹੋ ਗਿਆ ਅਤੇ ਉਹ ਰਸਤਾ ਵੀ ਖੁੱਲ੍ਹਾ ਬਣ ਗਿਆ, ਸੜਕ ਵੀ ਬਹੁਤ ਵਧੀਆ ਬਣ ਗਈ ਹੈ। ਉਹ ਇਸ ਤਰ੍ਹਾਂ ਜਿਵੇਂ ਹੇਮਕੁੰਡ ਪਹਿਲਾਂ ਵੀ ਰਸਤਾ ਐਸਾ ਹੀ ਹੁੰਦਾ ਸੀ ਅਤੇ ਹੁਣ ਉਹ ਬਹੁਤ ਵਧੀਆ ਬਣਿਆ ਹੈ। ਉਹ ਸਮੇਂ ਸਮੇਂ ਅਨੁਸਾਰ ਗੁਰਸਿੱਖਾਂ ਦੀ ਜਿਵੇਂ ਯਾਤਰੂਆਂ ਦੀ ਬਹੁਲਤਾ ਹੁੰਦੀ ਉਵੇਂ ਉਵੇਂ ਉੱਥੇ ਪ੍ਰਬੰਧ ਹੋਈ ਜਾਂਦੇ, ਬਹੁਤ ਵਧੀਆ ਲੰਗਰ ਦਾ ਪ੍ਰਬੰਧ ਆ ਉਹਨਾਂ ਦਾ। ਇਸ ਤਰ੍ਹਾਂ ਜਾਣੀ ਉਹ ਰਿਸ਼ਤੇ ਸਾਹਿਬ ਦਾ ਵੀ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ, ਹੁਣ ਇਸੇ ਤਰ੍ਹਾਂ ਇਹ ਨਾਨਕ ਮਤੇ ਗੁਰਦੁਆਰੇ ਦੇ ਨੇੜੇ ਹੀ ਇੱਕ ਹੋਰ ਸਿੱਧਾਨਾਥਾਂ ਨੇ 400 ਵੀ ਕੀਤੀ ਸੀ। ਉਹ ਕੀ ਕੀਤੀ ਸੀ, 400 ਬੀਤੀ ਵੀ ਇੱਕ ਬੱਚੇ ਨੂੰ ਸਿਖਾ ਸਿਖੂ ਕੇ ਨਾ ਧਰਤੀ 'ਚ ਵੋਟੋ ਆ ਜਾ ਪੁੱਟ ਕੇ, ਅਤੇ ਤਰਕਾਨੇ ਕੂਨੇ ਜੇ ਪਾ ਕੇ ਮਿੱਟੀ ਪਾ ਕੇ ਮਾੜਾ ਜਿਹਾ ਸੁਰਾਖ ਉਹਦੇ ਵਿੱਚ ਰੱਖ ਕੇ ਉਹਨੂੰ ਸਿਖਾ ਦਿੱਤਾ ਸੀ ਵੀ ਅਸੀਂ ਤੈਨੂੰ ਕਹਾਂਗੇ ਵੀ ਤੂੰ ਦੱਸ ਧਰਤੀ ਕਿਹਦੀ ਹੈ, ਤੂੰ ਵੇ ਬੱਚੇ ਆਖਣਾ ਮੈਂ ਸਿੱਧਾਨਾਥਾਂ ਦੀ ਹੈ, ਮੈਂ ਗੋਰਖਨਾਥ ਦੀ, ਮੈਂ ਮਛਿੰਦਰਨਾਥ ਦੀ ਧਰਤੀ ਹੈ, ਇਹਦੇ ਮਾਲਕ ਹੈ ਮੇਰੇ। ਉਹ ਜਿਵੇਂ ਇਹਨਾਂ ਨੇ 420 ਜੀ ਕੀ ਸੀ, ਮਹਾਰਾਜ ਨੇ ਪੜਦਾ ਫੋਲਤਾ ਸੀ, ਪਖੰਡ ਡੁੰਬਰ ਜਾ ਇਹਨਾਂ ਦਾ ਖਤਮ ਕਰ ਦਿੱਤਾ ਸੀ, ਉਹ ਪ੍ਰਸੰਗ ਆ ਰਿਹਾ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਖਨ ਧਰਨੀ ਬਾਲਕ ਬੈਠਾਇਓ, ਸਿੱਧਾਨਾਥਾਂ ਨੇ 420 ਕੀਤੀ ਹੈ, ਕਹਿੰਦੇ ਧਰਤੀ ਵਿੱਚੋਂ ਆ ਜਾ ਫੁੜ ਕੇ ਇੱਕ ਚੁਸ ਬੱਚੇ ਨੂੰ ਹੇਠਾਂ ਉਸਦੇ ਬਿਠਾ ਦਿੱਤਾ ਹੈ, ਉੱਪਰ ਤੇ ਇੱਕ ਸਾਰ ਬਣਾਇਓ, ਬੱਚੇ ਨੂੰ ਟੋਏ ਵਿੱਚ ਬਿਠਾ ਕੇ ਉੱਪਰ ਕਾਕਾਨੇ ਜੇ ਪਾ ਕੇ ਮਿੱਟੀ ਜੀ ਪਾ ਕੇ ਇੱਕੋ ਜਿਹੇ ਬਣਾ ਦਿੱਤਾ ਵੀ ਪਤਾ ਨਾ ਚੱਲੇ ਵੀ ਇੱਥੇ ਉੱਪਰ ਕਾਕਾਨੇ ਪਾਏ ਵੀ ਜਿਵੇਂ ਬਾਕੀ ਧਰਤੀ ਹੁੰਦੀ, ਇਸ ਤਰ੍ਹਾਂ ਹੀ ਕਰ ਦਿੱਤਾ ਉਸ ਨੂੰ। ਪ੍ਰਭ ਸੋ ਕਹਿਓ ਬਹੋਰੀ, ਇਸ ਤਰ੍ਹਾਂ 420 ਜੀ ਕਰਕੇ ਨਾ ਬੱਚੇ ਨੂੰ ਬਿਠਾ ਕੇ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਿੱਧਾ ਨਾਥਾਂ ਨੇ ਉਹ ਕਿਹਾ, ਚਹੋ ਜ ਪੂਜਾ ਨਿਜ ਸਭ ਠੌਰੀ, ਗੁਰੂ ਨਾਨਕ ਸਾਹਿਬ ਜੀ ਇੱਥੇ ਵੀ ਹਰ ਪਾਸੇ ਸਭ ਜਗ੍ਹਾ ਤੁਸੀਂ ਆਪਣੀ ਪੂਜਾ ਕਰਾਇਆ ਚਾਹੁੰਦੇ, ਆਪਣਾ ਆਪਣਾ ਸਤਿਕਾਰ ਕਰਾਇਆ ਚਾਹੁੰਦੇ ਹਾਂ ਵੀ ਅਸੀਂ ਸਭ ਪੂਜਾ ਯੋਗ ਹਾਂ। ਧਰਨੀ ਕੋ ਬੁਲਾਏ ਬਿਨ ਦੇਰੀ, ਮਹਾਰਾਜ ਜਿਹੜੀ ਧਰਤੀ ਹੈ ਇਹਨੂੰ ਬਿਨਾਂ ਦੇਰੀ ਤੋਂ ਬੁਲਾ ਲਓ, ਤੁਸੀਂ ਮਹਾਰਾਜ ਤੋਂ ਪੁੱਛ ਲਓ, ਬੂਝ ਲੇ ਇਹ ਹੈ ਕਿਸ ਕੇਰੀ, ਇਹ ਧਰਤੀ ਨੂੰ ਮਹਾਰਾਜ ਪੁੱਛ ਲਓ ਵੀ ਤੂੰ ਦੱਸ ਧਰਤੀ ਹੈ ਕਿਹਦੀ ਹੈ, ਸਿੱਧਾਨਾਥਾਂ ਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਹੈ। ਉੱਤਰ ਦੇ ਕਿ ਹੈ ਮੈਂ ਤੇਰੀ, ਇਹ ਧਰਤੀ ਮਹਾਰਾਜ ਜਵਾਬ ਦੇ ਦੇਵੇ ਵੀ ਕਿ ਇਹ ਧਰਤੀ ਮੈਂ ਤੇ ਗੁਰੂ ਨਾਨਕ ਸਾਹਿਬ ਤੁਹਾਡੀ ਆ, ਆਪ ਪੁਜਾਵਾ ਹਕੋ ਨ ਫੇਰੀ, ਮਹਾਰਾਜ ਤੁਹਾਨੂੰ ਕੋਈ ਨੀ ਰੋਕਦਾ ਹੈ, ਆਪ ਇੱਥੇ ਵੀ ਪੂਜਾ ਕਰਾਓ, ਰਾਸੇ ਪਾਸੇ ਵੀ ਮੱਥੇ ਟਿਕਾਈ ਚੱਲਿਓ। ਜੇ ਨਿਜ ਵਿਖੇ ਸ਼ਕਤ ਨਹਿ ਪਾਵੇ ਹੈ, ਗੁਰੂ ਨਾਨਕ ਸਾਹਿਬ ਵੀ ਇਹੋ ਜਿਹੀ ਆਪਣੇ ਵਿੱਚ ਸ਼ਕਤੀ ਤੁਸੀਂ ਨਹੀਂ ਪਾਉਂਦੇ ਵੀ ਧਰਤੀ ਨੂੰ ਬੁਲਾ ਕੇ ਪੁੱਛ ਨਹੀਂ ਸਕਦੇ, ਨਿਰਣਾ ਨਹੀਂ ਕਰ ਸਕਦੇ ਹੋ। ਕਹੋ ਹਮ ਸੰਗ ਬੁਲਾਏ ਦਿਖਾਵੇ ਹੈ, ਮਹਾਰਾਜ ਸਾਡੇ ਸਾਥ ਵਚਨ ਕਹੋ, ਸਾਡੇ ਕੋਲ ਸ਼ਕਤੀ ਹੈਗੀ ਹੈ, ਧਰਮ ਨੂੰ ਬੁਲਾ ਕੇ ਤੁਹਾਨੂੰ ਅਸੀਂ ਇਹ ਸੁਣਾ ਸਕਦੇ ਹਾਂ, ਧਰਤੀ ਤੁਹਾਨੂੰ ਦੱਸਦੀ ਵੀ ਮੈਂ ਤੁਹਾਡੀ ਹਾਂ ਜਾਂ ਸਿੱਧਾ ਨਾਥਾਂ ਦੀ। ਸੁਣ ਮੁਸਕਾਨੇ ਸ੍ਰੀ ਗੁਣ ਖਾਨੇ, ਗੁਰੂ ਮਹਾਰਾਜ ਸੁਣ ਕੇ ਥੋੜਾ ਥੋੜਾ ਹੱਸੇ ਹਨ, ਤਿਨਕੇ ਸੰਗ ਭਨੀ ਇਮ ਬਾਨੀ, ਗੋਰਖਨਾਥ ਮਿਸ਼ਿੰਦਰਨਾਥ ਇਤਿਹਾਦ ਸਿੱਧਾ ਨਾਥਾਂ ਦੇ ਸਾਥੀਓ, ਸਤਿਗੁਰੂ ਨੇ ਬਚਨ ਬਾਣੀ ਕਿਹਾ ਹੈ, ਸ਼ਕਤਵਾਨ ਏਕ ਜਗਤੇਸ਼ਾ। ਕਹਿੰਦੇ ਹੱਸਦੇ ਹੱਸਦੇ ਸਿੱਧੋ ਨਾਥੋ ਸ਼ਕਤੀ ਵਾਲਾ ਤੇ ਇੱਕ ਜਗਤ ਦਾ ਮਾਲਕ ਪਰਮੇਸ਼ਰ ਹੀ ਹਮਰੇ ਬਿਖੈ ਨ ਪਾਇਤ ਲੇਸ਼ਾ। ਸਾਡੇ ਵਿੱਚ ਤਾਂ ਕੋਈ ਪੂਰਾ ਮਾਤਰ ਵੀ ਸ਼ਕਤੀ ਨਹੀਂ ਪਾਈ ਦੀ, ਅਸੀਂ ਤਾਂ ਕੋਈ ਤਾਕਤ ਵਾਲੇ ਹੈ ਨਹੀਂ। ਅਜਮਤ ਕੋ ਹੰਕਾਰ ਤੁਮਾਰੇ, ਬਾਕੀ ਵੀ ਇਹ ਕਰਾਮਾਤਾਂ ਜਾਂ ਜਿਹੜਾ ਹੰਕਾਰ ਆ ਤੁਹਾਡੇ ਹਿਰਦੇ ਵਿੱਚ ਹੀ ਬਹੁਤ ਹੈਗਾ ਹੈ। ਹਮ ਹੈ ਦਿਖਾਵਾ ਦੇਖਣ ਹਾਰੇ, ਜਿਹੜਾ ਵੀ ਤੁਹਾਡੇ ਕੋਲੇ ਤਾਕਤ ਹੈ ਹੈਗੀ ਹੈ ਤੁਸੀਂ ਦਿਖਾ ਦਿਓ, ਅਸੀਂ ਦੇਖਣ ਵਾਲੇ ਹੈਗੇ ਹਾਂ। ਸੁਣ ਕੇ ਸਿੱਧਨ ਗਿਰਾ ਉਚਾਰੀ, ਮਹਾਰਾਜ ਤੋਂ ਸੁਣ ਕੇ ਸਿੱਧਾ ਨੇ ਬਚਨ ਜਾ ਕਿਹਾ, ਜੇ ਧਰਨੀ ਤੂੰ ਆਹ ਹਮਾਰੀ, ਧਰਤੀ ਜੇ ਤੂੰ ਵੀ ਸਾਡੇ ਸਿੱਧਾ ਨਾਥਾਂ ਦੀ ਹੈਗੀ ਹੈ, ਤੋ ਉੱਤਰ ਦੀਜੈ ਤ੍ਰੈ ਵਾਰੀ, ਵੀ ਧਰਤੀ ਤਿੰਨ ਵਾਰੀ ਤੂੰ ਕਹਿੰਦੇ ਆਪਣੇ ਜਵਾਨ ਤੋਂ ਇਹ ਜਵਾਬ ਦੇ, ਉੱਤਰ ਦੇ। ਮੈਂ ਸਿੱਧਨ ਕੀ ਕਹੋ ਪੁਕਾਰੀ, ਧਰਤੀ ਹੈ ਤੂੰ ਪੁਕਾਰ ਪੁਕਾਰ ਕੇ ਆ ਰਹੇ ਵੀ ਹੇ ਗੁਰੂ ਨਾਨਕ ਸਾਹਿਬ, ਮੈਂ ਧਰਤੀ ਤੁਹਾਡੀ ਨੀ, ਮੈਂ ਤਾਂ ਸਿੱਧਾ ਨਾਥਾਂ ਦੀ ਹਾਂ। ਸੁਣ ਸਿਸ ਬੋਲਿਓ ਧਰਨ ਮਝਾਰੀ, ਜਿਹੜਾ ਬੱਚਾ ਟੋਆ ਜਾ ਪੁੱਟ ਕੇ ਵਿੱਚ ਬਿਠਾਇਆ ਸੀ ਨਾ ਸਿਖਾਇਆ ਕੇ, ਉਹ ਕਹਿੰਦੇ ਸੁਣ ਕੇ ਇਸ ਤਰ੍ਹਾਂ ਬੋਲਿਆ ਵਿੱਚੋਂ ਟੋਏ ਦੇ, ਮੈਂ ਸਿੱਧਨ ਕੀ ਨਿਤ ਅਨੁਸਾਰੀ, ਇਹ ਗੁਰੂ ਨਾਨਕ ਸਾਹਿਬ ਜੀ ਮੈਂ ਤਾਂ ਧਰਤੀ ਆ ਜਿਹੜੇ ਸਿੱਧ ਨਾਥ ਇਹਨਾਂ ਦੇ ਅਨੁਸਾਰੀ ਆ ਇਹਨਾਂ ਦੀ ਹਾਂ। ਦੂਤੀਏ ਵਾਰ ਸਿੱਧ ਬੂਝਣ ਲਾਗੇ, ਦੂਜੀ ਵਾਰ ਫਿਰ ਸਿੱਧ ਪੁੱਛਣ ਲੱਗ ਪਏ ਵੀ ਹੇ ਧਰਤੀਏ ਤੂੰ ਫਿਰ ਉੱਤਰ ਦੇ ਵੀ ਤੂੰ ਕੀ ਦੀ ਹੈ। ਬੋਲਿਓ ਬਾਲਕ ਜਿਉ ਕਹਿ ਆਗੇ, ਬੱਚੇ ਨੂੰ ਪਹਿਲਾਂ ਹੀ ਸਿਖਾਇਆ ਸੀ ਸ਼ੈਤਾਨ ਜਿਹਾ ਸੀ, ਉਵੇਂ ਫਿਰ ਬੋਲਿਆ, ਉਹਨੇ ਕਿਹਾ ਜੀ ਮੈਂ ਤਾਂ ਸਿੱਧਾ ਨਾਥਾਂ ਦੀ ਧਰਤੀ। ਤੀਸਰ ਵਾਰ ਉਦਿਤ ਭਾ ਜਬ ਹੀ, ਤੀਜੀ ਵਾਰ ਉਹ ਬੱਚਾ ਜਾ ਕਹਿਣ ਵਾਸਤੇ ਜੇ ਤਿਆਰ ਹੀ ਹੋਇਆ, ਪੂਰਬ ਸਤਿਗੁਰ ਬੋਲੇ ਤਬ ਹੀ, ਨਾਨਕ ਸਾਹਿਬ ਜੀ ਉਹ ਜਿਹੜਾ ਵਿੱਚ ਬੱਚਾ ਬੈਠਾ ਉਹ ਤੂੰ ਬੋਲਣ ਤੋਂ ਪਹਿਲਾਂ ਹੀ ਬੋਲ ਪਏ, ਅਬ ਲੋ ਬੋਲਣ ਉਚਿਤ ਰਹੇ ਹੋਈ। ਕਹਿੰਦੇ ਉਹ ਵਿੱਚ ਬੈਠੇ ਇੱਥੇ ਹੇਠਾਂ ਬੈਠਣ ਵਾਲੇ ਤੂੰ ਅਜੇ ਬੋਲਣ ਵਾਲਾ ਰਹਿ ਗਿਆ, ਜਿਹਦੇ ਬੋਲਣਾ ਤੂੰ ਮਰਿਆ ਨੀ। ਸੁਣ ਤਾਂ ਭਾਇਓ ਮੇਰੇ ਤੱਕ ਸਿਸ ਸੋਈ, ਮਹਾਰਾਜ ਦੇ ਬੱਚੇ ਕਹਿਣ ਨਾਲ ਉਹ ਜਿਹੜਾ ਬੱਚਾ ਧਰਤੀ ਵਿੱਚ ਟੋਆ ਜਾ ਪੁੱਟ ਕੇ ਫਿਰਾਇਆ ਉਹਦੇ ਹੀ ਉੱਥੇ ਮਰ ਗਿਆ ਹੈ। ਉਤਰਨ ਆਇਓ ਬਹਰ ਬੁਲਾਏ, ਤੀਜੀ ਵਾਰੀ ਫਿਰ ਜਵਾਬ ਨਹੀਂ ਆਇਆ ਸਿੱਧ ਨਾਥ ਜੀ, ਉਹ ਬਾਰ ਬਾਰ ਬੁਲਾਉਂਦੇ ਵੀ ਧਰਤੀਏ ਬੋਲ ਕੇ ਦੱਸ, ਸਰਬ ਸਿੱਧ ਮਨ ਮਹਿ ਬਿਸਮਾਏ, ਸਾਰੇ ਸਿੱਧ ਜੇ ਮਨ ਵਿੱਚ ਚਰਜ ਹੋ ਗਏ ਵੀ ਹੁਣ ਤਾਂ ਆਵਾਜ਼ ਜੀ ਆਉਂਦੀ, ਤੀਜੀ ਵਾਰ ਕਿਉਂ ਨੀ ਜਵਾਬ ਆਇਆ ਹੈ। ਕੇਤਿਕ ਚਿਰ ਮਹਿ ਮਰਿਓ ਨਿਕਾਰਿਓ, ਇਸ ਸਮੇਂ ਤੋਂ ਬਾਅਦ ਦੇਖਿਆ ਤੇ ਬੱਚਾ ਮਰਿਆ ਪਿਆ ਤੇ ਬਾਹਰ ਜਾ ਕੱਢ ਲਿਆ। ਲੱਜਤ ਹੋਇ ਸਿੱਧਨ ਬਲ ਹਾਰਿਓ, ਸਿੱਧ ਨਾਥ ਬਹੁਤ ਸ਼ਰਮਸ਼ਾਰ ਹੋਏ ਹੈ, ਸਾਰਾ ਇਹਨਾਂ ਦਾ ਬਲ ਕਹਿੰਦੇ ਖਤਮ ਹੋ ਗਿਆ। ਆਪ ਆਪਣੇ ਆਸਨ ਬੈਸੇ, ਜਿਹੜੇ ਸਿੱਧ ਨਾਥ ਆਪੋ ਆਪਣੇ ਥਾਂ ਟਿਕਾਣਿਆਂ ਤੇ ਆਸਨਾਂ ਤੇ ਬੈਠੇ ਹੋਏ, ਚੋਰ ਨਾਰ ਜੋ ਤੂਸ਼ਨ ਤੈਸੇ, ਜਿਵੇਂ ਚੋਰ ਦੇ ਘਰ ਵਾਲੀ ਕਹਿੰਦੇ ਬੈਠੀ ਹੁੰਦੀ ਹੈ, ਚੋਰ ਕਸੰਨ ਪਾੜ ਤੇ ਫੜਿਆ ਜਾਵੇ ਘਰ ਵਾਲੀ, ਫਿਰ ਉਹ ਜਿਹਨ ਮਰੀ ਮਾਂ ਹੁੰਦੀ ਨਾ ਨੀਵੀਂ ਜੀ ਪਾਈ ਬੈਠੀ ਦਰਦੀ, ਕਹਿੰਦੇ ਉਹ ਬੈਠੇ ਹੈ। ਪ੍ਰਾਣ ਨਾਥ ਪੁਨ ਮੰਗਲ ਜੋ, ਫਿਰ ਜਿਹੜਾ ਪ੍ਰਾਣ ਨਾਥ ਹੈ ਤੇ ਮੰਗਲ ਨਾਥ ਦੋਵੇਂ ਸਿਆਣੇ ਸਿੱਧ ਸੀ, ਚੜ੍ਹਦੀ ਅਵਸਥਾ ਵਾਲੇ ਸੀ। ਪ੍ਰਭ ਸਮੀਪ ਆਏ ਚੱਲ ਦੋ, ਮਹਾਰਾਜ ਦੇ ਕੋਲ ਚੱਲ ਕੇ ਦੋਵੇਂ ਜਾਣੇ ਆ ਪਹੁੰਚੇ ਹਨ। ਬਿਨਾਂ ਪ੍ਰਸ਼ੰਸਾ ਅਧਿਕ ਉਚਾਰੀ, ਗੁਰੂ ਮਹਾਰਾਜ ਦੀ ਬਹੁਤ ਬੇਨਤੀ ਕਰਦੇ ਇਹਨਾਂ ਨੇ ਸਿਫਤ ਉਚਾਰਨ ਕੀਤੀ ਹੈ। ਆਪ ਨਿਰੰਜਨ ਮੂਰਤ ਧਾਰੀ, ਮਹਾਰਾਜ ਆਪ ਤਾਂ ਜਿਹੜਾ ਮਾਇਆ ਤੋਂ ਕਾਲਖ ਤੋਂ ਰਹਿਤ ਸ਼ੁੱਧ ਸਰੂਪ, ਉਹਨੇ ਸ਼ਕਲ ਸੂਰਤ ਧਾਰਨ ਕੀਤੀ, ਭਾਵ ਪਰਮੇਸ਼ਰੀ ਪ੍ਰਗਟ ਹੋਇਆ। ਮੁੰਡਾ ਔਰ ਖਰਾਉ ਜੋ, ਮਹਾਰਾਜ ਸਾਡੇ ਗੋਰਖਨਾਥ ਦੀ ਜਿਹੜੀ ਤੁਸੀਂ ਉਹ ਮੁੰਦਰਾ ਜੀ ਮੰਗਾ ਲਈ ਸੀ ਤੇ ਹੋਰ ਜਿਹੜੀ ਖੜਾ ਜੀ ਮੰਗਵਾ ਲਈ ਆਪਣੇ ਕੋਲ, ਸਹਿਤ ਸ਼ਕਤ ਗੋਰਖ ਦੇਹ ਕੋ, ਤੀਜੀ ਮਹਾਰਾਜ ਜਿਹੜੀ ਸ਼ਕਤੀ ਹੈ ਉਹ ਵੀ ਇਹਦੇ ਰਾਹੀਂ ਮੰਗਾ ਲਈ ਸੀ। ਉਹ ਤਿੰਨੇ ਚੀਜ਼ਾਂ ਮਹਾਰਾਜ ਤੁਸੀਂ ਵਾਪਸ ਦੇ ਰਹੇ ਹੋ ਸਾਨੂੰ। ਬਾਲਕ ਕੋ ਜਿਵਾਏ ਪੁੰਨ ਦੀਜੈ, ਦੂਜਾ ਮਹਾਰਾਜ ਜਿਹੜਾ ਧਰਤੀ ਵਿੱਚ ਬੱਚਾ ਜਾ ਮਰ ਗਿਆ ਸੀ ਉਹਨੂੰ ਵੀ ਕਿਰਪਾ ਕਰਕੇ ਜਿਉਂਦਾ ਕਰ ਦਿਓ ਜੀ। ਸ੍ਰੀ ਨਾਨਕ ਜੀ ਕਰੁਣਾ ਕੀ ਜੈ, ਗੁਰੂ ਨਾਨਕ ਸਾਹਿਬ ਤੁਸੀਂ ਇਸ ਤਰ੍ਹਾਂ ਕਿਰਪਾ ਕਰਦੇ ਹੋ, ਬੱਚਾ ਜਿਉਂਦਾ ਕਰ ਦਿਓ, ਸਾਡੇ ਗੁਰੂ ਗੋਰਖਨਾਥ ਦੀਆਂ ਤਿੰਨੇ ਚੀਜ਼ਾਂ ਵਾਪਸ ਕਰ ਦਿਓ ਜੀ। ਨਿਜ ਹੰਕਾਰ ਮੈਂ ਜਾਣਤ ਨਾਹੀਂ, ਕਿਉਂਕਿ ਮਹਾਰਾਜ ਕੀ ਕਹੀਏ, ਜਿਹੜਾ ਸਿੱਧ ਨਾਥ ਹੈ ਆਪੋ ਆਪਣੇ ਮਨਾਂ ਵਿੱਚ ਹੰਕਾਰ ਹੈ, ਜਿਸ ਕਰਕੇ ਆਪਣੇ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਜਾਣਦੇ ਨਹੀਂ। ਮੂਰਖ ਬਹੁਰ ਬਹੁਰ ਪਛਤਾਹੀ, ਮੂਰਖ ਲੋਕ ਹੈ ਮੁੜ ਮੁੜ ਕੇ ਪਛਤਾਉਂਦੇ ਜਦੋਂ ਇਹਨਾਂ ਦੇ ਨਾਲ ਐਸੀ ਤੈਸੀ ਹੁੰਦੀ ਹੈ। ਦੋਹਰਾ ਜਾਨ ਆਪਣੇ ਈਠ ਦੋ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਣ ਨਾਥ ਤੇ ਮੰਗਲ ਨਾਥ ਦੋਹਾਂ ਨੂੰ ਆਪਣੇ ਪਿਆਰੇ ਸਮਝ ਕੇ, ਬਿਨਾਂ ਸੁਣੀ ਪੁੰਨ ਕਾਨ, ਇਹਨਾਂ ਦੀ ਕਿਰਤੀ ਕੀਤੀ ਹੋਈ ਕੰਨਾਂ ਵਿੱਚ ਸੁਣੀ ਭਾਵ ਧਿਆਨ ਦੇ ਕੇ ਸੁਣ ਲਈ ਹੈ। ਮੁੰਦਾ ਸ਼ਕਤ ਖਰਾਉ ਜੋ, ਜਿਹੜੀ ਉਹ ਗੋਰਖਨਾਥ ਦੀ ਮੁੰਦਰਾ ਸੀ ਤੇ ਖਰਾਮ ਸੀ, ਤੀਸਰੀ ਜਿਹੜੀ ਉਹ ਸ਼ਕਤੀ ਹੇ ਖੜਾਮ ਦੇ ਵਿੱਚ ਹੀ ਇਹ ਸ਼ਕਤੀ ਜੀ ਸੀ, ਉਹ ਤਿੰਨੇ ਚੀਜ਼ਾਂ ਹੀ ਦੀਨ ਦੀਨ ਤਿੰਨ ਪਾਨ, ਸਤਿਗੁਰੂ ਜੀ ਨੇ ਪ੍ਰਾਣ ਨਾਥ ਤੇ ਮੰਗਣ ਨਾਥ ਦੇ ਹੱਥ ਵਿੱਚ ਪਕੜਾ ਦਿੱਤੀਆਂ। ਬਿਗਸਤ ਬੋਲੇ ਬਚਨ ਕੋ, ਤਿੰਨੇ ਚੀਜ਼ਾਂ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਮੁਖੋਂ ਹੱਸਦੇ ਹੱਸਦਿਆਂ ਬੋਲੇ, ਬਹੁਰੋ ਕਿਰਪਾ ਨਿਦਾਨ, ਫਿਰ ਜੋ ਕਿਰਪਾ ਦੇ ਖਜ਼ਾਨਿਆਂ ਬਚਨ ਬੋਲੇ ਨੇ, ਸਾਗਰ ਮਹਿ ਇੱਕ ਬੂੰਦ ਜੋ, ਮੰਗਲ ਨਾਥ ਪ੍ਰਾਣ ਨਾਥ ਸਮੁੰਦਰ ਦੇ ਜੇ ਭਲਾ ਇੱਕ ਬਾਣੀ ਦੀ ਬੂੰਦ ਜੀ ਆ ਪਵੇ, ਪਰੀ ਨ ਪਰੀ ਸਮਾਨ, ਕਹਿੰਦੇ ਪਾਣੀ ਦੀ ਬੂੰਦ ਆ ਕੇ ਸਮੁੰਦਰ ਵਿੱਚ ਪੈ ਜਾਏ ਜਾਂ ਨਾ ਪਵੇ ਤੇ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਇੱਕੋ ਜਿਹੀ ਰਹਿੰਦਾ ਹੈ। ਭਾਵ ਜੇ ਪਾਣੀ ਦੀ ਬੂੰਦ ਪੈ ਕੇ ਸਮੁੰਦਰ ਭਰ ਨਹੀਂ ਜਾਂਦਾ ਹੈ, ਜੇ ਸਮੁੰਦਰ ਦੇ ਵਿੱਚੋਂ ਇੱਕ ਅੱਧੀ ਬੂੰਦ ਬਾਹਰ ਨਿਕਲ ਜਾਂਦੀ ਉਹ ਘੱਟ ਨਹੀਂ ਜਾਂਦਾ। ਭਾਵ ਇੱਧਰ ਤਾਂ ਸਮੁੰਦਰ ਹੀ ਹੈ, ਆ ਤੁਹਾਡੇ ਕੋਲ ਤਾਂ ਐਵੇਂ ਪਾਣੀ ਦੀ ਬੂੰਦ ਵਾਂਗੂ ਮਾੜੀ ਮੋਟੀ ਜਿਹੀ ਸ਼ਕਤੀ ਹੈ, ਜੇ ਉਹ ਬੂੰਦ ਵਾਂਗੂ ਥੋੜ੍ਹੀ ਜਿਹੀ ਸ਼ਕਤੀ ਤੁਹਾਡੇ ਗੋਰਖਨਾਥ ਨਹੀਂ ਲੈ ਗਈ, ਅਸੀਂ ਕੋਈ ਸਾਡੀ ਸ਼ਕਤੀ ਵੱਧ ਨਹੀਂ ਗਈ, ਇੱਥੇ ਕੋਈ ਫਰਕ ਨਹੀਂ ਪੈਂਦਾ, ਲੈ ਜਾਓ ਆਪਣੀ ਬੂੰਦ ਪਾਣੀ ਵਾਂਗ ਸ਼ਕਤੀ ਜੀ। ਚੌਪਈ ਇਹ ਖਰਾਉ ਸਿਸ ਸਿਰ ਲਾਵੋ, ਫਿਰ ਮਹਾਰਾਜ ਦੀ ਮੌਜ ਹੈ, ਕਹਿੰਦੇ ਵੀ ਆ ਜਿਹੜੀ ਗੋਰਖਨਾਥ ਦੀ ਸ਼ਕਤੀ ਵਾਲੀ ਖੜਾਮ ਜੀ ਹੈ ਉਹ ਮੁਰੇ ਬੱਚੇ ਦੇ ਸਿਰ ਤੇ ਲਾ ਦਿਓ ਜਾ ਕੇ, ਤਤ ਛਿਨ ਤਾਂ ਕੋ ਜਾਏ ਜਵਾਵਾ, ਇਹ ਪ੍ਰਾਣ ਨਾਥ ਮੰਗਲ ਨਾਥ ਜਾ ਕੇ ਬੜੀ ਛੇਤੀ ਉਹ ਬੱਚੇ ਨੂੰ ਜੀਵਾਲ ਦੇਵੋ, ਲੈ ਕੇ ਉਬੈ ਪ੍ਰਸ਼ੰਸਾ ਕਰਕੇ, ਇਸ ਤਰ੍ਹਾਂ ਕਹਿੰਦੇ ਇਹ ਚੀਜ਼ਾਂ ਲੈ ਕੇ ਦੋਹਾਂ ਨੇ ਬੜੀ ਮਹਿਮਾ ਕੀਤੀ ਸਤਿਗੁਰੂ ਦੀ, ਗਮਨੇ ਦੋਨਾਂ ਹਰਖ ਉਰ ਭਰ ਕੇ, ਦੋਵੇਂ ਜਾਣੇ ਕਹਿੰਦੇ ਇਸ ਤਰ੍ਹਾਂ ਇਹ ਖੁਸ਼ੀ ਨਾਲ ਭਰੇ ਹੋਏ ਚੱਲੇ ਹਨ। ਲੀਨੀ ਮੁੰਦਰਾ ਬਹੁਰ ਖਰਾਉ, ਇਸ ਤਰ੍ਹਾਂ ਜਿਹੜੀ ਖਰਾਮ ਹੈ ਤੇ ਜਿਹੜੀ ਮੁੰਦਰਾ ਹੈ ਗੋਰਖਨਾਥ ਨੇ ਲੈ ਲਈ, ਗੋਰਖ ਮੈਂ ਭਾ ਸ਼ਕਤ ਪ੍ਰਭਾਉ, ਇਸ ਕਰ ਗੋਰਖਨਾਥ ਦੇ ਅੰਦਰ ਸ਼ਕਤੀ ਦਾ ਤੇਜ ਪ੍ਰਤਾਪ ਹੋਇਆ ਆ, ਫਿਰ ਸ਼ਕਤੀ ਸਹਿਤ ਹੋ ਗਿਆ, ਸਿਸਕੇ ਸੀਸ ਸੁਹਾਏ ਜਿਵਾਯੋ, ਇਸ ਵੇਲੇ ਉਹ ਬੱਚੇ ਦੇ ਸਿਰ ਤੇ ਖੜਾਮ ਜੀ ਸੁਹਾਈ ਉਹ ਵੀ ਜਿਵਾਲ ਲਿਆ ਹੈ। ਆਨ ਥਾਨ ਚੱਲਣੋ ਮਨ ਪਾਇਓ, ਸਵੇਰੇ ਸਿੱਧਾ ਨਾਥਾਂ ਨੂੰ ਵੀ ਕਿਸੇ ਹੋਰ ਅਸਥਾਨ ਤੇ ਹੁਣ ਚਲੇ ਜਾਈਏ, ਇੱਥੇ ਤਾਂ ਹੁਣ ਗੁਰੂ ਨਾਨਕ ਦੀ ਪੂਜਾ ਹੋਊਗੀ, ਸਾਡੀ ਭੰਡੀ ਬਹੁਤ ਹੋ ਗਈ ਹੈ, ਪਰਦਾ ਫਾਸ ਹੋ ਗਿਆ, ਬਸ਼ਰ ਹੋਇਆ ਨੂੰ ਹੋਰ ਕਿਸੇ ਸਥਾਨ ਨਹੀਂ ਜਾਣਾ, ਮਨ ਵਿੱਚ ਚੰਗਾ ਲੱਗਿਆ, ਡਰੀ ਮਾਰ ਗਏ ਸਭ ਮਿਲ ਕਹੀ ਆਦੇਸ਼ ਆਦੇਸ਼ਾ। ਯਾਰ ਸਮੇਂ ਵੀ ਮਹਾਰਾ ਆਪ ਜੀ ਨੂੰ ਆਦੇਸ਼ ਹੋਵੇ, ਨਮਸਕਾਰ ਹੋਵੇ, ਆਖਣਾ ਕੀਤਾ ਇੱਛਾ ਚਾਰੀ ਗਏ ਸੁਦੇਸ਼ਾ। ਇਹ ਆਪਣੇ ਮਨ ਦੀ ਇੱਛਾ ਹੈ, ਉਸ ਅਨੁਸਾਰ ਕਹਿੰਦੇ ਆਪੋ ਆਪਣੇ ਥਾਂ ਟਿਕਾਣਿਆ ਦੇਸਾਂ ਨੂੰ ਇਹ ਚਲੇ ਗਏ ਹਨ। ਇੱਕ ਦਿਵਸ ਸ੍ਰੀ ਨਾਨਕ ਰਹੇ, ਗੁਰੂ ਨਾਨਕ ਸਾਹਿਬ ਇਹਨਾਂ ਦੇ ਜਾਣ ਤੋਂ ਬਾਅਦ ਇੱਕ ਦਿਨ ਹੋਰ ਇੱਥੇ ਗੁਰੂ ਨਾਨਕ ਮਤਾ ਸਾਹਿਬ ਰਹੇ। ਹੋਰ ਭਈ ਚੱਲਣ ਮਨ ਚਾਹੇ, ਸਵੇਰ ਹੋਈ ਹੈ ਫਿਰ ਮਨ ਵਿੱਚ ਆਇਆ ਵੀ ਆਪਾਂ ਵੀ ਚੱਲੀਏ। ਗੋਰਖ ਮਤਾ ਹਟਾਇਓ ਨਾਮੂ, ਮਹਾਰਾਜ ਨੇ ਉੱਥੋਂ ਜਿਹੜਾ ਨਾਮ ਗੋਰਖ ਮਤਾ ਸੀ ਉਹ ਹਟਾ ਦਿੱਤਾ, ਖਤਮ ਕਰ ਦਿੱਤਾ। ਨਾਨਕ ਮਤਾ ਰਾਖ ਅਬ ਰਾਮੂ, ਉਸਦਾ ਨਾਮ ਜਿਹੜਾ ਸੋਹਣਾ ਹੈ, ਗੁਰੂ ਨਾਨਕ ਮਤਾ ਸਾਹਿਬ ਗੁਰਦੁਆਰਾ ਰੱਖਿਆ ਰਖਾਇਆ ਹੈ। ਪਹਰੋ ਸ੍ਰੀ ਗੁਰ ਕੀਨ ਪਿਆਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਇੱਥੋਂ ਚਾਲਾ ਮਾਰਿਆ ਹੈ। ਕਾਰਨ ਇਹੀ ਕਰਨ ਕਲਿਆਣਾ, ਸਿਰਫ ਕਾਰਨ ਇਹੀ ਹੈ ਵੀ ਜਿੱਥੇ ਜਾਣਾ ਲੋਕਾਂ ਦੀ ਕਲਿਆਣ ਕਰਨੀ, ਲੋਕਾਂ ਦਾ ਭਲਾ ਕਰਨਾ ਹੈ। ਨਮੋ ਚੰਡ ਕਾ ਮੰਡਕਾ ਸਰਬ ਲੋਕਾ, ਕਵੀ ਜੀ ਕਹਿੰਦੇ ਆ ਜੋ ਤੇਜ ਪ੍ਰਤਾਪ ਵਾਲੀ ਵਾਹਿਗੁਰੂ ਦੀ ਸੱਤਾ ਹੈ ਸਾਰੇ ਲੋਕਾਂ ਨੂੰ ਸਵਾਰਨ ਵਾਲੀ ਹੈ। ਪ੍ਰਸੀਦੇ ਸਦਾ ਦਾਸ ਦੇਤੀ ਅਸ਼ੋਕਾ, ਦਾਸਾਂ ਤੇ ਪ੍ਰਸੰਨ ਹੋ ਜਾਂਦੀ ਹੈ ਤੇ ਦਾਸਾਂ ਨੂੰ ਹਮੇਸ਼ਾ ਸ਼ੋਕ ਤੋਂ ਰਹਿਤ ਜਿਹੜਾ ਬਖਸ਼ਿਸ਼ ਕਰ ਦਿੰਦੀ ਹੈ, ਪ੍ਰਸੰਨ ਕਰ ਦਿੰਦੀ ਹੈ ਪਰਮੇਸ਼ਰ ਦੀ ਸੱਤਾ ਸਪੁਰਤੀ। ਹਤੇ ਦੈਂਤ ਬ੍ਰਿੰਦੰ ਰੱਖਿਓ ਬਜਰ ਪਾਨੀ, ਇਸ ਪਰਮੇਸ਼ਰ ਦੀ ਚੇਤਨ ਸੱਤਾ ਨੇ ਪ੍ਰਤੱਖ ਵੀ ਦੈਂਤ ਮਾਰਨਾ ਕੀਤੇ, ਇੰਦਰ ਦੇਵਤੇ ਦੀ ਰੱਖਿਆ ਕੀਤੀ ਹੈ, ਇਸ ਤਰ੍ਹਾਂ ਕਾਮ ਕ੍ਰੋਧ ਆਲਕ ਦੈਂਤ ਮਾਰ ਦਿੱਤੇ ਹੈ ਤੇ ਜਿਹੜਾ ਜੀਵ ਰੂਪੀ ਇੰਦਰ ਦੇਵਤਾ ਹੈ ਗਿਆਨ ਰੂਪੀ ਆਪਣੇ ਮਨ ਰੂਪੀ ਹੱਥ ਵਿੱਚ ਸ਼ਸਤਰ ਰੱਖਣ ਵਾਲਾ ਹੈ, ਇਹਦੀ ਰੱਖਿਆ ਕੀਤੀ ਪਰਮੇਸ਼ਰ ਦੀ ਸਤਾ ਸਫੁਰਤੀ ਨੇ। ਕਰੋ ਗ੍ਰੰਥ ਪੂਰੰ ਨਮੋ ਬਾਕ ਬਾਣੀ, ਪਰਮੇਸ਼ਰ ਦੀ ਐਸੀ ਸੱਤਾ ਨੂੰ ਮੇਰਾ ਗ੍ਰੰਥ ਪੂਰਾ ਕਰ ਦੇ, ਮੈਂ ਆਪ ਜੀ ਨੂੰ ਨਮਸਕਾਰ ਕਰਦੀ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਮਹਾਨੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜੋ ਮਹਾਨ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੀਏ, ਤਹਤੇ ਗਮਨ ਕੀਨ ਗੁਣ ਖਾਨੀ, ਗੁਰੂ ਨਾਨਕ ਸਾਹਿਬ ਮਤਾ ਗੁਰਦੁਆਰਾ ਉੱਥੋਂ ਗੁਣਾਂ ਦੇ ਖਾਣ ਸਤਿਗੁਰੂ ਨੇ ਚਾਲਾ ਮਾਰਿਆ। ਦਿੱਲੀ ਨਗਰ ਵਿਸਾਲ ਬਸੇ, ਗੁਰੂ ਅੰਗਦ ਸਾਹਿਬ ਜੀ ਜੋ ਦਿੱਲੀ ਸ਼ਹਿਰ ਬੜਾ ਤਕੜਾ ਸ਼ਹਿਰ ਹੈ, ਉਪਬਨ ਵਿਖੇ ਆਨ ਕੀ ਡੇਰਾ, ਗੁਰੂ ਨਾਨਕ ਸਾਹਿਬ ਨੇ ਦਿੱਲੀ ਤੋਂ ਬਾਹਰ ਬਾਹਰ ਜਿੱਥੇ ਬਾਗ ਹੈ ਉੱਥੇ ਆ ਡੇਰਾ ਕੀਤਾ, ਜਿੱਥੇ ਉਹ ਨਾਨਕ ਪਿਆ ਗੁਰਦੁਆਰਾ ਸਵਾਏ ਮਾਨ ਹੈ, ਇੱਥੇ ਆਪ ਜੀ ਨੇ ਆ ਕੇ ਡੇਰਾ ਕੀਤਾ ਸੀ। ਇੱਥੇ ਮਹਾਰਾਜ ਜੀ ਉਹ ਜਿਹੜਾ ਜਲ ਲੈ ਕੇ ਸਭ ਨੂੰ ਛਕਾਉਣ ਲੱਗ ਪਏ ਸਨ ਤੇ ਜਿਹੜਾ ਕੋਈ ਧਿਆਇਆ ਹੋਇਆ ਉਹਨਾਂ ਨੂੰ ਜਲ ਛਕਾ ਦਿੰਦੇ ਤੇ ਕਿਸੇ ਨੇ ਲਿਆ ਕੇ ਉਹ ਚਨੇ ਜੇ ਭੁੰਨੇ ਰੱਖਦੇ ਕਿ ਮਹਾਰਾ ਇਹ ਵੀ ਦੇ ਦਿਆ ਕਰੋ, ਉਹ ਜਾਣੀ ਢੰਗ ਤਰੀਕਾ ਸਾਨੂੰ ਦੱਸਣ ਵਾਸਤੇ ਕਿ ਕਹਿੰਦੇ ਵੀ ਅਸੀਂ ਤਾਂ ਗਰੀਬ ਹਾਂ, ਅਸੀਂ ਕੀ ਦਾਨ ਪੁੰਨ ਕਰੀਏ, ਅਸੀਂ ਕੀ ਛਕਾਈਏ। ਮਹਾਰਾ ਕਹਿੰਦੇ ਪਾਣੀ ਤਾਂ ਹੈਗਾ ਹੀ ਹੈ ਨਾ, ਮੁਕਤੀ ਮਿਲਦਾ, ਚਲੋ ਪਾਣੀ ਛਕਾਓ, ਪਾਣੀ ਛਕਾ ਕੇ ਦਾਨ ਕਰੀ ਜਾਓ, ਪੁੰਨ ਕਰੀ ਜਾਓ। ਇਸ ਤਰ੍ਹਾਂ ਮਹਾਰਾਜ ਦੇ ਉਹ ਜਲ ਛਕਾਉਣ ਕਰਕੇ ਉਹ ਗੁਰਦੁਆਰੇ ਦਾ ਨਾਂ ਨਾਨਕ ਪਿਆਓ ਹੈ, ਵੀ ਇੱਥੇ ਮਹਾਰਾਜ ਨੇ ਜਲ ਛਕਾਇਆ ਸਭ ਨੂੰ। ਇੱਥੇ ਜਦੋਂ ਬਾਗ ਵਿੱਚ ਆ ਕੇ ਬੈਠੇ ਸਨ, ਗਾਵਨ ਲੱਗਾ ਸ਼ਬਦ ਮਰਦਾਨਾ, ਰਬਾਬ ਲੈ ਕੇ ਸ਼ਬਦ ਗਾਉਣ ਲੱਗ ਪਿਆ, ਕੀਰਤਨ ਕਰਨ ਲੱਗ ਪਿਆ ਬਾਗ ਵਿੱਚ। ਸੁਣ ਹੈ ਪ੍ਰੇਮ ਮਹਿ ਮਗਨ ਮਹਾਨਾ, ਮਹਾਰਾ ਬੜੇ ਪ੍ਰੇਮ ਵਿੱਚ ਮਸਤ ਹੋਏ ਤੇ ਸ਼ਬਦ ਸੁਣੀ ਜਾ ਰਹੇ ਹੈ। ਰੁਚਰ ਰਾਗ ਕਰਕੇ ਯੁੱਤ ਪ੍ਰੀਤੇ। ਜਿਹੜਾ ਮਰਦਾਨਾ ਹੈ ਕਹਿੰਦੇ ਰਾਗਾਂ ਦੇ ਸਹਿਤ ਬੜਾ ਸੁੰਦਰ ਪ੍ਰੀਤੀ ਕਰਕੇ, ਸੋਹਣੇ ਰਾਗਾਂ ਵਿੱਚ ਬੜੀ ਪ੍ਰੀਤੀ ਸਹਿਤ, ਦੂਸ਼ਣ ਬਹੁਰ ਮਹੂਰਤ ਬੀਤੇ, ਸ਼ਬਦ ਗਾਇਨ ਕਰਕੇ ਚੁੱਪ ਹੋ ਗਿਆ ਜਦੋਂ ਦੋ ਘੜੀਆਂ ਲੰਘੀਆਂ ਹਨ। ਪਾਤਸ਼ਾਹ ਕੋ ਕੁੰਚਰ ਭਾਰੀ, ਇੱਧਰ ਜਿਹੜਾ ਦਿੱਲੀ ਦਾ ਪਾਤਸ਼ਾਹ ਹੈ ਨਾ ਸਿਕੰਦਰ ਲੋਧੀ, ਉਹਦਾ ਭਾਰੀ ਕਹਿੰਦੇ ਹਾਥੀ ਹੈ ਸੀ। ਮ੍ਰਿਤਕ ਹੋਤੋ ਤੇ ਬਾਗ ਮਝਾਰੀ, ਜਿੱਥੇ ਮਹਾਰਾਜ ਆ ਕੇ ਬਾਗ ਵਿੱਚ ਬੈਠੇ ਤੇ ਕਹਿੰਦੇ ਮਰਿਆ ਪਿਆ ਹਾਥੀ ਪਿਆ ਹੋਇਆ ਹੈ। ਰੋਏ ਮਹਾਵਤ ਊਚ ਪੁਕਾਰਤ, ਮਹਾਵਤ ਤੇ ਹਾਥੀ ਦੀ ਪਰਵਰਿਸ਼ ਕਰਨ ਵਾਲੇ ਰੋ ਰੋ ਕੇ ਉੱਚੀ ਉੱਚੀ ਪੁਕਾਰਦੇ, ਝਾਂਗਾ ਮਾਰਦੇ। ਹਿਤ ਜੀਵ ਕਾ ਦੁੱਖ ਮਹਿ ਆਰਤ, ਜੀਵ ਕਾ ਵਾਸਤੇ ਦੁੱਖਾਂ ਵਿੱਚ ਵਿਚਾਲੇ ਦੁਖੀ ਹੋਏ ਵਿਆਕਲ ਹੋਏ ਪਏ। ਦੀਨ ਭਏ ਬਿਰਲਾਪਤ ਐਸੇ, ਮਹਾਜ ਪਰਿਵਾਰ ਸਹਿਤ ਇਸ ਤਰ੍ਹਾਂ ਕਹਿੰਦੇ ਆਏ ਨਮਾਣੇ ਜੇ ਹੋਏ ਬਿਰਲਾਪ ਕਰਦੇ। ਕਿਰਪਨ ਦਰਬ ਜਾਏ ਕਿਤ ਜੈਸੇ, ਇਸ ਤਰ੍ਹਾਂ ਕਿਸੇ ਕਯੂਸ ਪੁਰਸ਼ ਦਾ ਧਨ ਕਿਸੇ ਪਾਸੇ ਚਲਾ ਜਾਵੇ, ਉਹ ਧਾਹਾਂ ਮਾਰਦਾ ਰੋਂਦਾ ਹੁੰਦਾ ਹੈ, ਝਾਂਗਰਾ ਮਾਰਦਾ ਹੈ, ਰੋ ਰਹੇ ਹੈ ਵੀ। ਭਵ ਲੋਕਿਓ ਜਬ ਹੀ ਤਿੰਨ ਤਾਏ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮਹੌਤ ਵੱਲੀ ਪਰਿਵਾਰ ਸਹਿਤ ਰੋਂਦਿਆਂ ਉਹਨੂੰ ਵੇਖਿਆ ਹੈ। ਕਰੁਣਾ ਨਿਧ ਉਰ ਕਰੁਣਾ ਛਾਏ, ਬਾਲਾ ਜੀ ਕਹਿੰਦੇ ਜੋ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਦੇਖ ਕੇ ਕਿਰਪਾ ਆ ਗਈ, ਤਰਸ ਆ ਗਿਆ ਹੈ। ਪੂਜਨ ਲੱਗੇ ਕੌਣ ਦੁੱਖ ਭਾਰੀ, ਗੁਰੂ ਮਹਾਰਾਜ ਮਹੌਤ ਤੋਂ ਪੁੱਛਣ ਲੱਗੇ ਵੀ ਤੈਨੂੰ ਕਿਹੜਾ ਭਾਰੀ ਦੁੱਖ ਹੋਇਆ ਹੈ, ਜਿਸ ਤੇ ਤੁਮ ਰੋਵਾਹ ਧ੍ਰਿਤ ਹਾਰੀ, ਇਸ ਕਰਕੇ ਤੁਸੀਂ ਵੀ ਪਰਿਵਾਰ ਦੇ ਸਹਿਤ ਹੀ ਰੋ ਰਹੇ ਹੋ, ਧੀਰਜਾ ਖਤਮ ਕਰ ਦਿੱਤਾ ਹੈ। ਕਿਨ ਮਾਰੇ ਕੈ ਖੋਸਨ ਕੀਨੇ, ਕਿਸੇ ਨੇ ਤੁਹਾਨੂੰ ਮਾਰਨਾ ਕੀਤਾ ਹੈ ਅਥਵਾ ਕਿਸੇ ਨੇ ਤੁਹਾਨੂੰ ਲੁੱਟ ਪੁੱਟ ਲੈਣਾ ਕੀਤਾ, ਖੋਹ ਖਿੱਚ ਲਿਆ ਕੁਛ ਤੁਹਾਡਾ, ਨਿਜ ਕਰਮਨ ਗਤ ਲੇ ਹੋ ਨਾ ਚੀਨੇ, ਐਵੇਂ ਰੋਈ ਜਾਨੇ ਆਪਣੇ ਕਰਮਾਂ ਦੀ ਜਿਹੜੀ ਗਤੀ ਹੈ ਉਹਨੂੰ ਕਿਉਂ ਨੀ ਜਾਣ ਲਵੀ, ਜਿਹੜਾ ਦੁੱਖ ਸਹਿਤ ਕਰਮਾਂ ਅਨੁਸਾਰ ਮਿਲਦਾ ਹੁੰਦਾ। ਸੰਤ ਸਰੂਪ ਜਾਨ ਮਨ ਸੋ, ਉਹ ਜਿਹੜਾ ਮਹਾਤ ਹੈ ਨਾ ਵੀ ਇਹ ਸਾਧੂ ਹੈ, ਸੰਤ ਰੂਪ ਹੈ, ਮਨ ਵਿੱਚ ਸਮਝ ਕੇ ਬੰਧਨ ਕਰੀ ਬੰਦ ਕਰ ਦੋ। ਮਹਾਤ ਨੇ ਪਰਿਵਾਰ ਸਹਿਤ ਉੱਠ ਕੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬੇਨਤੀ ਉਸਤਤ ਕੇ ਮਦ ਸਾਨੀ, ਜਿਹੜੀ ਬੇਨਤੀ ਹੈ ਸਿਫਤੀ ਦੇ ਸੰਸਤਰੀ ਦੇ ਨਾਲ ਮਿਲੀ ਕੀਤੀ ਹੈ। ਬੋਲੇ ਆਤਸ਼ਾ ਆਤੁਰ ਬਾਨੇ, ਮਹਾਤ ਹੈ ਬਹੁਤ, ਜਿਵੇਂ ਵਿਆਕੁਲ ਹੁੰਦਾ ਨਾ ਘਿਆ ਕੇ ਜੇ ਬੋਲਦਾ ਹੁੰਦਾ, ਇਉਂ ਬੋਲਿਆ। ਦੋਹਰਾ ਸੁਣੋ ਬ੍ਰਿਥਾ ਦਰਵੇਸ਼ ਜੀ, ਹੇ ਖੁਲਾ ਦੇ ਦਰਵੇਸ਼ ਸਾਡੀ ਜਿਹੜੀ ਬਿਰਥਾ ਹਾਲਤ ਹੈ ਜਾਂ ਬਿਰਥਾ ਪੀੜਾ ਹੈ ਸੁਣੋ ਜੀ। ਕੁੰਚਰ ਹੁਤੋ ਮਹਾਨ, ਮਹਾਰਾਜ ਜਿਹੜਾ ਸਿਕੰਦਰ ਲੋਧੀ ਪਾਤਸ਼ਾਹ ਸੀ ਉਹਦਾ ਇਹ ਹਾਥੀ ਸੀ ਬਹੁਤ ਤਕੜਾ। ਰੋਗ ਭਯੋ ਆਬ ਮਰ ਗਯੋ, ਮਹਾਰਾਜ ਨੂੰ ਕੋਈ ਐਸਾ ਰੋਗ ਲੱਗਿਆ ਜਿਸ ਕਰਕੇ ਬਚ ਨਹੀਂ ਸਕਿਆ, ਹੁਣ ਮਰ ਗਿਆ ਹੋਇਆ। ਕੋਈ ਨਾ ਸਕਿਓ ਪਛਾਣ, ਕੋਈ ਜਿਹੜਾ ਹਕੀਮ ਹੈ ਇਹ ਹਾਥੀ ਦੇ ਰੋਗ ਨੂੰ ਪਛਾਣ ਹੀ ਨਹੀਂ ਸਕਿਆ ਹੈ। ਚੌਪਈ ਹੁਤੇ ਮਹਾਵਤ ਹਮ ਤੇ ਸਕੇਰੇ, ਅਸੀਂ ਜਿੰਨੀਆਂ ਮਹਾਵਤ ਹੈ ਸਾਰੇ ਹਾਥੀ ਦੀ ਪਾਲਣਾ ਪੋਸਣਾ ਵਿੱਚ ਹੀ ਲੱਗੇ ਹੋਏ ਸੀ। ਚਲਤ ਹੁਤੀ ਗੁਜਰਾਨ ਕਨੇਰੇ, ਹਾਥੀ ਦੇ ਕਰਕੇ ਸਾਡਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਸੀ ਪਰਿਵਾਰ ਦਾ। ਮ੍ਰਿਤੂ ਭਏ ਹਟ ਗਾ ਰੁਜ਼ਗਾਰਾ, ਅੱਜ ਮਹਾਰਾਜ ਰੋਗ ਕਰਕੇ ਮੂੰਹ ਮਰ ਗਿਆ ਹੈ, ਜਿਸ ਕਰਕੇ ਸਾਡਾ ਜਿਹੜਾ ਰੁਜ਼ਗਾਰ ਖਤਮ ਹੋ ਗਿਆ, ਹਟ ਗਿਆ ਰੁਕ ਗਿਆ, ਭਾਵ ਸਾਡਾ ਸਾਨੂੰ ਤਨਖਾਹ ਜਿਹੜੀ ਮਿਲਦੀ ਸੀ ਇਹਦੇ ਪਿੱਛੇ, ਜਿਹੜਾ ਹਾਥੀ ਨੂੰ ਕੋਈ ਆਟਾ ਗੁੜ ਉਹ ਖਾਉਂਦੇ ਹੁੰਦੇ ਸੀ ਉਹਦੇ ਵਿੱਚੋਂ ਸਾਨੂੰ ਕੁਛ ਇਸ ਮਿਲ ਜਾਂਦਾ ਸੀ, ਉਹ ਸਭ ਕੁਛ ਖਤਮ ਹੋ ਗਿਆ। ਕਿਉਂ ਪਾਲਣ ਹੋਇਆ ਮਮ ਪਰਿਵਾਰ, ਇਸ ਕਰਕੇ ਹੇ ਦਰਵੇਸ਼ ਸਾਡੇ ਪਰਿਵਾਰ ਦਾ ਕਿਵੇਂ ਹੁਣ ਪਾਲਣ ਪਾਸਣ ਹੋ ਸਕੇਗਾ। ਔਰ ਉਪਾਏ ਨ ਜਾਣੋ ਕੋ, ਮਹਾਰਾ ਮਹਾਵਤ ਹੈ, ਹੋਰ ਤਾਂ ਕੋਈ ਪਾਲਣ ਪਾਤਨ ਟੱਬਰ ਨੂੰ ਪਾਲਣ ਵਾਸਤੇ ਕੋਈ ਉਪਰਾਲਾ ਹੀਲਾ ਕਰਨਾ ਜਾਣਦਾ ਨੀ, ਯਤਨ ਨਹੀਂ ਹੁੰਦਾ ਹੈ। ਰੋਜੀ ਜਿਹਤੇ ਪੈਦੇ ਹੋ, ਜਿਸ ਉਪਰਾਲੇ ਹੀਲੇ ਨਾਲ ਟੱਬਰ ਦੀ ਰੋਜੀ ਪੈਦਾ ਹੋ ਜਾਏ, ਇਹਦਾ ਪਾਲਣ ਪੋਸ਼ਣ ਹੋ ਸਕੇ। ਇਸ ਦੁੱਖ ਤੇ ਹਮ ਰੋਵਤ ਬੈਸੇ, ਇਹ ਮਹਾਰਾਜ ਸਾਨੂੰ ਹੁਣ ਦੁੱਖ ਹੈ ਵੀ ਪਰਿਵਾਰ ਦਾ ਪਾਲਣ ਪੋਸ਼ਣ ਹੋਣਾ ਨਹੀਂ, ਇਸ ਕਰਕੇ ਅਸੀਂ ਰੋਂਦੇ ਹਾਂ ਵਿਚਾਰੇ। ਗੁਜਰ ਹਮਾਰੀ ਚੱਲ ਹੈ ਕੈਸੇ, ਹਾਥੀ ਮਰ ਗਿਆ ਹੈ, ਪਾਤਸ਼ਾਹ ਦੇ ਘਰ ਤੋਂ ਤਨਖਾਹ ਨਹੀਂ ਮਿਲਣੀ। ਹਾਥੀ ਨੂੰ ਜਿਹੜਾ ਕੋਈ ਰਸ ਪਾਣੀ ਮਿਲਦਾ ਸੀ ਉਹਦੇ ਵਿੱਚੋਂ ਸਾਨੂੰ ਹਿੱਸਾ, ਹੁਣ ਸਾਡਾ ਗੁਜ਼ਾਰਾ ਕਿਵੇਂ ਚੱਲੂਗਾ। ਦੋਹਰਾ ਸ੍ਰੀ ਗੁਰ ਕਹੈ ਨ ਚਿੰਤ ਕਰ, ਮਹਾਰਾਜ ਕਹਿੰਦੇ ਵੀ ਮਹਾਵਤੋ ਇਹ ਕੋਈ ਚਿੰਤਾ ਨਾ ਕਰੋ, ਸਭ ਕੋ ਦੈ ਕਰ ਤਾਰ, ਪਰਮੇਸ਼ਰ ਸਾਰਿਆਂ ਨੂੰ ਰੋਜੀ ਦਿੰਦਾ ਹੀ ਦਿੰਦਾ, ਉਹ ਤਾਂ ਪੱਥਰ ਕੋ ਪਹਾੜਾਂ ਵਿੱਚ ਵੀ ਦੇ ਹੀ ਜਾਂਦਾ ਹੈ। ਜਿਤੇ ਬਹਾਨੇ ਜਗਤ ਕੇ, ਕਿਸੇ ਨੂੰ ਦੇਣ ਦੇ ਪਾਲਣ ਪੋਸਣ ਦੇ ਜਿੰਨੇ ਵੀ ਕੋਈ ਬਹਾਨੇ ਹੈਗੇ ਹੈ, ਕਰਨ ਹਾਰ ਇੱਕ ਤਾਰ, ਪਰਮੇਸ਼ਰ ਕਰਨ ਵਾਲਾ ਬਣਾਉਣ ਵਾਲਾ ਬਹਾਨੇ, ਕਿਸੇ ਬਹਾਨੇ ਨਾਲ ਦੇ ਹੀ ਜਾਂਦਾ ਸਭ ਨੂੰ। ਚੌਪਈ ਕੁੰਚਰ ਹਿਤ ਰੋਵਾਹ ਤੁਮ ਨਾਹੀ, ਕਹਿੰਦੇ ਵੀ ਹਾਥੀ ਮਰਨ ਕਰਕੇ, ਹਾਥੀ ਦੇ ਕਾਰਨ ਕਰਕੇ ਤੁਸੀਂ ਨਾ ਰੋਣਾ ਕਰੋ। ਸਿਮਰਹ ਨਾਮ ਪ੍ਰਭੂ ਮਨ ਮਾਹੀ, ਰੋਣਾ ਧੋਣਾ ਛੱਡ ਕੇ ਕਰਤਾਰ ਦਾ ਸਿਮਰਨ ਕਰੋ ਤੁਸੀਂ ਮਨ ਲਾ ਕੇ ਮਨ ਵਿੱਚ। ਜੋ ਜਾਵਤ ਮਾਰਤ ਹੈ ਸੋ, ਜਿਹੜਾ ਵੀ ਪਰਮੇਸ਼ਰ ਜੀਵਾਲਦਾ ਹੈ ਉਹੀ ਮਾਰਦਾ ਹੈ। ਵਾਹਿਗੁਰੂ ਇੱਕ ਅਵਰਨ ਕੋ, ਮਾਰਨ ਵਾਲਾ ਤੇ ਜਵਾਲਣ ਵਾਲਾ ਇੱਕ ਵਾਹਿਗੁਰੂ, ਉਹ ਤੋਂ ਬਗੈਰ ਤਾਂ ਹੋਰ ਕੋਈ ਹੈ ਨਹੀਂ। ਸੋ ਦੇਵਤ ਸਭ ਕੋ ਰੁਜ਼ਗਾਰਾ, ਉਹ ਜਿਹੜਾ ਪਰਮੇਸ਼ਰ ਮਾਰਜੀ ਵਾਲਣ ਵਾਲਾ ਉਹੀ ਸਭ ਨੂੰ ਰੁਜ਼ਗਾਰ ਦਿੰਦਾ, ਉਹੀ ਰੋਟੀ ਪਾਣੀ ਦਿੰਦਾ ਸਭ ਨੂੰ। ਔਰ ਬਹਾਨਾ ਕਰ ਹੈ ਤੁਮਾਰਾ, ਚਲੋ ਵੀ ਪਰਮੇਸ਼ਰ ਨੇ ਜੇ ਹਾਥੀ ਦਾ ਬਹਾਨਾ ਬਣਾਇਆ ਸੀ ਹੁਣ ਮਰ ਗਿਆ, ਹੋਰ ਕੋਈ ਦੇਣ ਦਾ ਬਹਾਨਾ ਤੁਹਾਡਾ ਪਰਮੇਸ਼ਰ ਕਰਦੇ ਉਸ ਰਾਹੀਂ ਦੇ ਦੇਗਾ ਤੁਹਾਨੂੰ। ਮਿਸ ਕਰਕੇ ਦੇਵਤ ਨਿਤ ਰੋਜੀ, ਕਿਉਂਕਿ ਪਰਮੇਸ਼ਰ ਐਸਾ ਮਹਾਨ ਹੈ ਕੋਈ ਨਾ ਕੋਈ ਬਹਾਨਾ ਜਾ ਬਣਾ ਕੇ ਹਮੇਸ਼ਾ ਹਰ ਇੱਕ ਨੂੰ ਰੋਜੀ ਦਿੰਦਾ, ਰੁਜ਼ਗਾਰ ਦਿੰਦਾ ਹੈ। ਲਖ ਹੈ ਸੰਤ ਜੀ ਪ੍ਰਭ ਕੇ ਖੋਜੀ, ਪਰਮੇਸ਼ਰ ਦੀ ਖੋਜ ਕਰਨ ਵਾਲੇ ਮਹਾਤਮਾ ਉਹ ਇਸ ਗੱਲ ਨੂੰ ਜਾਣਦੇ ਵੀ ਪਰਮੇਸ਼ਰ ਬਹਾਨੇ ਬਣਾਉਂਦਾ ਹੈ। ਐਸੇ ਸੁਣੇ ਮਹਾਵਤ ਬੈਨ, ਇਹੋ ਜਿਹੇ ਬਚਨ ਜਦੋਂ ਮਹਾਵਤ ਨੇ ਸੁਣੇ ਸਤਿਗੁਰੂ ਪਾਸਾ, ਪੂਰਨ ਸੰਤ ਲਖੇ ਸੁਖ ਦੈਨ, ਜਾਣਿਆ ਵੀ ਇਹ ਪੂਰਨ ਸੰਤ ਹੈ, ਇਹ ਸੁਖ ਦੇਣ ਵਾਲੇ ਸੰਤ ਆ ਗਏ ਹੈ। ਹੱਥ ਬੰਦ ਪੁੰਨ ਬਚਨ ਉਚਾਰੇ, ਮਹਾਵਤ ਨੇ ਦੋਵੇਂ ਹੱਥ ਜੋੜ ਕੇ ਬਚਨ ਕਿਹਾ ਹੈ। ਕਿਉਂ ਹੋਵੇ ਮਨ ਸ਼ਾਂਤ ਹਮਾਰੇ, ਦਰਵੇਸ਼ੋ ਸਾਡੇ ਮਨ ਵਿੱਚ ਕਿਵੇਂ ਹੁਣ ਸ਼ਾਂਤੀ ਹੋਵੇ। ਦੋਹਰਾ ਰੋਜੀ ਹਮਾਰੀ ਆਜ ਤੇ, ਰਾਜ ਜੀ ਜਿਹੜੀ ਸਾਡੀ ਉਹ ਪਾਤਸ਼ਾਹ ਦੇ ਘਰ ਤੋਂ ਰੋਜੀ ਲੱਗੀ ਸੀ, ਜਿਹੜੀ ਤਨਖਾਹ ਮਿਲਦੀ ਸੀ ਸਾਨੂੰ, ਭਈ ਬੰਦ ਦਰ ਸ਼ਾਹੇ, ਹਮਾਰਾ ਹਾਥੀ ਕਾਹਦਾ ਮਰਿਆ, ਜੇ ਪਾਤਸ਼ਾਹ ਦੇ ਦਰ ਤੋਂ ਸਾਡੀ ਤਨਖਾਹ ਬੰਦ ਹੋ ਗਈ ਹੈ। ਤੁਮ ਤੇ ਸਭ ਕੁਛ ਹੋਤ ਹੈ, ਦਰਵੇਸ਼ੋ ਸੰਤੋ ਤੁਹਾਤੋਂ ਸਭ ਕੁਛ ਉਪਰਾਲਾ ਹੀਲਾ ਹੋ ਸਕਦਾ ਹੈ। ਸੰਤੋ ਬੇਪਰਵਾਹ, ਇਹ ਤਾਂ ਮਾਰਾ ਬੇਪਰਵਾਹ ਸਾਧੂ ਬੇਬੇ ਥਾਜ ਹੋ, ਚੌਪਈ ਜਾਂ ਚਾਕਰ ਹਮ ਹੈ ਪਾਤਸ਼ਾਹ, ਕਹਿਣ ਲੱਗਿਆ ਹੇ ਦਰਵੇਸ਼ ਜਿਵੇਂ ਅਸੀਂ ਆ ਸਿਕੰਦਰ ਪਾਤਸ਼ਾਹ ਲੋਧੀ ਦੇ ਨੌਕਰ ਚਾਕਰ ਹਾਂ, ਤਾਂ ਖੁਦਾਏ ਸੇਵਕ ਤੁਮ ਆ, ਇਸੇ ਤਰ੍ਹਾਂ ਜਿਹੜਾ ਖੁਦਾ ਪਾਤਸ਼ਾਹ ਤੁਸੀਂ ਮਾਰਾ ਉਹਦੇ ਸੇਵਕ ਹੋ। ਹਮਰੋ ਕਾਜ ਅਟਕ ਜੇ ਜਾਏ, ਦਰਵੇਸ਼ ਸਾਡਾ ਜੇ ਕੋ ਕੰਮ ਵਿਘਨ ਪੈ ਜੇ, ਰੁਕ ਰੁਕ ਜਾਵੇ ਅੜ ਜਾਵੇ, ਬਿਨ ਕਰਤ ਅਗਰਜ ਨਿਜ ਰਾਈ, ਅਸੀਂ ਮਾਰਾ ਆਪਣੇ ਪਾਤਸ਼ਾਹ ਦੇ ਕੋਲ ਜਾ ਕੇ ਬੇਨਤੀ ਕਰ ਲੈਨੇ ਆ। ਕਰ ਜੋਰਹਿ ਕਰ ਵਾਵਹਿ ਕਾਜਾ, ਪਾਤਸ਼ਾਹ ਅੱਗੇ ਹੱਥ ਜੋੜ ਕੇ ਆਪਣਾ ਜਿਹੜਾ ਕੰਮ ਜਾ ਰੁਕਿਆ ਰਿਹਾ ਉਹਨੂੰ ਕਰਵਾ ਲੈਨੇ। ਮਨ ਸੇਵਕ ਕੀ ਸ਼ੁਭ ਰਾਜਾ, ਜਿਹੜਾ ਚੰਗਾ ਪਾਤਸ਼ਾਹ ਹੁੰਦਾ ਆਪਣੇ ਨੌਕਰਾਂ ਚਾਕਰਾਂ ਦੀ ਉਹ ਗੱਲ ਮੰਨ ਹੀ ਲੈਂਦਾ ਹੁੰਦਾ ਹੈ। ਹੈ ਤੁਮਰੋ ਪਾਤਸ਼ਾਹ ਖੁਦਾ, ਇਸੇ ਤਰ੍ਹਾਂ ਮਾਰਾ ਸਾਡੇ ਵਾਂਗ ਤੁਹਾਡਾ ਜਿਹੜਾ ਪਾਤਸ਼ਾਹ ਉਹ ਖੁਦਾ ਹੈ। ਤੇ ਕਹਿਗਾ ਗਜ ਇਹੀ ਜਵਾਏ। ਅਰੇ ਮਹਾਰਾਜ ਦੇ ਸੇਵਕ ਹੈ, ਤੁਸੀਂ ਆਪਣੇ ਖੁਦਾ ਪਾਤਸ਼ਾਹ ਨੂੰ ਕਹਿ ਕੇ ਸਾਡੇ ਹਾਥੀ ਨੂੰ ਹੀ ਜਵਾਲ ਦਿਓ। ਮਨ ਹੈ ਬਜ ਤੁਮਰੋ ਕਰਤਾਰਾ, ਜਿਹੜਾ ਕਰਤਾਰ ਹੈ ਤੁਹਾਡੇ ਸੇਵਕਾਂ ਦਾ ਬਚਨ ਮੰਨ ਲਵੇਗਾ। ਕਰੋ ਸੰਤ ਜੀ ਇਹ ਉਪਕਾਰਾ। ਹੇ ਖੁਦਾ ਦੇ ਸੰਤੋ, ਸਾਡੇ ਉਪਰੇ ਪਰਉਪਕਾਰ ਕਰ ਦਿਓ, ਹਾਥੀ ਜਵਾਲ ਦਿਓ ਖੁਦਾ ਨੂੰ ਕਹਿ ਕੇ। ਦਰਵੇਸ਼ਨ ਕੀ ਬਾਣ ਦਿਆਲਾ, ਜਿਹੜੇ ਦਰਵੇਸ਼ ਹੁੰਦੇ ਉਹਨਾਂ ਦੀ ਜਿਹੜੀ ਬਾਣ ਹੈ ਸੁਭਾਅ ਦਿਆਲਤਾ ਵਾਲਾ ਹੁੰਦਾ ਸੁਭਾਅ। ਹਮ ਤੇ ਆਪਰ ਨ ਦੁਖੀ ਵਿਸਾਲਾ, ਇਸ ਕਰਕੇ ਦਰਵੇਸ਼ੋ ਸਾਡੇ ਨਾਲੋਂ ਹੋਰ ਕੋਈ ਬਹੁਤ ਵੱਡਾ ਦੁਖੀ ਨਹੀਂ, ਅਸੀਂ ਸਭ ਤੋਂ ਮਹਾਨ ਦੁਖੀ ਹੈ ਇਸ ਸਮੇਂ। ਦੋਹਰਾ ਦੀਨ ਭਇਓ ਬੰਧਨ ਕਰਤ, ਇਸ ਵੇਲੇ ਉਹ ਮਹਾਤਮਾ ਜਿਹੜਾ ਬਹੁਤ ਆਈ ਨਮਾਣਾ ਜਾ ਹੈ, ਮੁੜ ਮੁੜ ਕੇ ਮੱਥੇ ਟੇਕ ਰਿਹਾ, ਬਾਰ ਬਾਰ ਸਿਰ ਨਾਏ, ਮੁੜ ਮੁੜ ਕੇ ਮਹਾਰਾਜ ਦੇ ਚਰਨਾਂ ਤੇ ਸਿਰ ਨਵਾ ਰਿਹਾ ਵੀ ਮਹਾਰਾਜ ਕਿਰਪਾ ਕਰੋ ਖੁਦਾ ਨੂੰ ਕਹਿ ਕੇ ਹਾਥੀ ਜੀ ਬਾਲ ਦਿਓ। ਦੇਖ ਮਹਾਵਤ ਕੀ ਦਸ਼ਾ, ਇਸ ਤਰ੍ਹਾਂ ਮਾਹੌਲ ਦੀ ਬਹੁਤ ਬੁਰੀ ਹਾਲਤ ਜੀ ਹੋਈ ਦੇਖ ਕੇ ਸਤਿਗੁਰੂ ਜੀ ਨੇ। ਬਿਗਸੇ ਪ੍ਰਭ ਸੁਖਦਾਏ, ਸੁਖ ਦੇਣ ਵਾਲੇ ਪਰ ਸਤਿਗੁਰੂ ਹੈ, ਬਹੁਤ ਹੀ ਕਹਿੰਦੇ ਹੱਸੇ ਵੀ ਦੇਖੋ ਪਰਮੇਸ਼ਰ ਤੇ ਭਰੋਸਾ ਨੀ, ਹਾਥੀ ਤੇ ਭਰੋਸਾ ਹੈ ਵੀ ਇਹਦੇ ਰਾਹੀਂ ਸਾਨੂੰ ਰੋਟੀ ਪਾਣੀ ਮਿਲਦਾ ਹੈ। ਚੌਪਈ ਹੋਏ ਕਿਰਪਾਲ ਕਹਿ ਗੁਣੀ ਗਹੀਰੂ, ਹਾਂ ਮਹਾਰਾਜ ਉਸ ਵੇਲੇ ਜੋ ਗੁਣਾਂ ਦੇ ਸਮੁੰਦਰ ਹੈ ਬਹੁਤ ਹੀ ਦਿਆਲੂ ਕਿਰਪਾਲੂ ਹੋ ਗਏ ਇਸ ਤੇ। ਆਨਾਹ ਏਕ ਘਟਾ ਭਰ ਨੀਰੂ, ਉਸ ਵੇਲੇ ਮਹਾਰਾਜ ਨੇ ਬਚਨ ਕਿਹਾ ਵੀ ਚੰਗਾ ਮਹੋਤਾ ਜਮੁਨਾ ਨਦੀ ਵਿੱਚੋਂ ਘੜਾ ਪਾਣੀ ਦਾ ਭਰ ਕੇ ਲਿਆ। ਗਯੋ ਬੇਗ ਤੇ ਭਰ ਕਰ ਆਨਾ, ਉਸੇ ਵੇਲੇ ਜਿਹੜਾ ਮਹੋਤਮ ਬੜੀ ਛੇਤੀ ਗਿਆ ਜਮੁਨਾ ਦੇ ਵਿੱਚੋਂ ਪਾਣੀ ਦਾ ਘੜਾ ਜਾ ਭਰ ਲਿਆਂਦਾ ਇਸਨੇ। ਮਰਦਾਨਾ ਸੋ ਬਚਨ ਬਖਾਨਾ, ਘੜਾ ਭਰਿਆ ਦੇਖ ਕੇ ਮਹਾਰਾਜ ਨੇ ਮਰਦਾਨੇ ਦੇ ਸਾਥ ਬਚਨ ਕਿਹਾ। ਸਤ ਨਾਮ ਕਹਿ ਇਹ ਘਟ ਲੀਜੈ, ਮਰਦਾਨੇ ਸਤ ਨਾਮ ਵਾਹਿਗੁਰੂ ਵਾਹਿਗੁਰੂ ਕਹਿ ਕੇ ਘੜਾ ਜਾ ਪਾਣੀ ਦਾ ਲੈ ਲੈ। ਮ੍ਰਿਤੂ ਮਤੰਗ ਪਰ ਸ਼ਿਰਕਨ ਕੀ ਜੈ, ਜਿਹੜਾ ਮਹੋਤਾਂ ਦਾ ਹਾਥੀ ਜਾ ਮਰਿਆ ਪਿਆ ਇਹਦੇ ਉੱਪਰ ਛਿੱਟੇ ਜੇ ਮਾਰ ਦੇ। ਆਏ ਸਪਾਹੀ ਘਟਾ ਕਰ ਲਿਓ, ਗੁਰੂ ਮਹਾਰਾਜ ਦੀ ਆਗਿਆ ਪਾ ਕੇ ਮਰਦਾਨੇ ਨੇ ਘੜਾ ਜਾ ਹੱਥਾਂ ਵਿੱਚ ਲੈ ਲਿਆ। ਕੁੰਚਰ ਕੇ ਸਮੀਪ ਚੱਲ ਗਯੋ, ਜਿੱਥੇ ਉਹ ਹਾਥੀ ਮਰਿਆ ਪਿਆ ਦੂਰ ਬਾਗ ਵਿੱਚ ਉੱਥੇ ਚਲਾ ਗਿਆ। ਵਾਹਿਗੁਰੂ ਕਹਿ ਸ਼ਿਰਕਾ ਦੀਨੋ, ਵਾਹਿਗੁਰੂ ਵਾਹਿਗੁਰੂ ਕਹਿ ਕੇ ਜਦੋਂ ਪਾਣੀ ਦੇ ਛਿੱਟਾ ਜਾ ਮਾਰਿਆ। ਗੱਜ ਸਰੀਰ ਕੋ ਭੇਵਨ ਕੀਨਾ, ਹਾਥੀ ਦਾ ਜਿੰਨਾ ਸਰੀਰ ਹੈ ਪਾਣੀ ਦੇ ਛਿੱਟੇ ਮਾਰ ਮਾਰ ਕੇ ਪੂਰਾ ਹੀ ਭਿਉ ਦਿੱਤਾ ਹੈ। ਪ੍ਰਾਣ ਪਰੇ ਜੀਵਿਓ ਤਤਕਾਲਾ, ਐਸੀ ਕਲਾ ਵਰਤੀ ਹੈ ਪ੍ਰਾਣ ਪੈ ਆਪੇ ਸਵਾਸ ਆਪੇ ਫਿਰ ਜੀਵਿਆ ਬੜੀ ਛੇਤੀ ਹੀ। ਭਇਓ ਮਹਾਵਤ ਹਰਖ ਵਿਸਾਲਾ, ਹਾਥੀ ਨੂੰ ਜਾਂਦਾ ਦੇਖ ਕੇ ਮੌਤ ਨੂੰ ਤਾਂ ਖੁਸ਼ੀਆਂ ਚੜ ਗਈਆਂ, ਕੱਛਾ ਮਾਰਨ ਲੱਗ ਪਿਆ। ਬਾਰ ਬਾਰ ਪਦ ਬੰਧਨ ਕਰਹੀ, ਮਹਾਰਾਜ ਦੇ ਚਰਨਾਂ ਤੇ ਆ ਕੇ ਮੁੜ ਮੁੜ ਕੇ ਮੱਥੇ ਟੇਕ ਰਿਹਾ ਮਹੌਤ। ਉਸਤਤ ਕੇ ਮੁਖ ਬਚਨ ਉਚਰਹੀ, ਆਪਣੇ ਮੁਖ ਤੋਂ ਮਹਾਰਾਜ ਦੇ ਮਹਿਮਾ ਦੇ ਬਚਨ ਕਹਿ ਰਿਹਾ ਹੈ। ਜਾਏ ਕਹੀ ਪਾਤਸ਼ਾਹ ਅਗਾਰੀ, ਉਸ ਤੋਂ ਬਾਅਦ ਸਿਕੰਦਰ ਲੋਧੀ ਨੂੰ ਜਾ ਕੇ ਸਾਰੀ ਗੱਲ ਕਹਿ ਦਿੱਤੀ। ਮਰੇ ਉਸ ਜੀਵਿਓ ਕੁੰਚਰ ਭਾਰੀ, ਇਹ ਪਾਤਸ਼ਾਹ ਜਿਹੜਾ ਕੋਈ ਰੋਗ ਦਾ ਤੁਹਾਡਾ ਭਾਰੀ ਹਾਥੀ ਮਰ ਗਿਆ ਸੀ ਉਹ ਹੁਣ ਜਿਉਂ ਪਿਆ। ਇਹ ਫਕੀਰ ਹੈ ਆਪ ਖੁਦਾਏ, ਜਿਹੜਾ ਬਾਗ ਵਿੱਚ ਫਕੀਰ ਆਇਆ ਇਹ ਤਾਂ ਮਾਨੋ ਖੁਦਾ ਆਪ ਹੀ ਆ ਗਿਆ ਹੋਇਆ। ਬਿਨੈ ਸੁਣੀ ਤਿੰਨ ਦਿਓ ਜਵਾਏ, ਪਾਤਸ਼ਾਹ ਮੇਰੀ ਬੇਨਤੀ ਸੁਣੀ ਇਹਨੇ ਹਾਥੀ ਨੂੰ ਜਵਾਲ ਦਿੱਤਾ ਹੈ। ਇਉਂ ਸੁਣ ਕੇ ਬਿਸ ਮਾਦੇ ਸਭ ਹੀ, ਮੌਤ ਤੋਂ ਸੁਣ ਕੇ ਪਾਤਸ਼ਾਹ ਦੇ ਸਵੇਰ ਸਾਰੇ ਕਹਿੰਦੇ ਚਰਜੇ ਹੋਏ। ਦਰਸ਼ਨ ਕਰਨ ਉਦਿਤ ਭਾ ਤਬ ਹੀ, ਉਸ ਵੇਲੇ ਸਿਕੰਦਰ ਲੋਗੀ ਪਾਤਸ਼ਾਹ ਵੀ ਐਸੇ ਦਰਵੇਸ਼ ਦੇ ਮੈਂ ਦਰਸ਼ਨ ਕਰਾਂ ਤਿਆਰ ਹੋਇਆ ਹੈ। ਕਾਜੀ ਸੰਗ ਲੀਏ ਪਾਤਸ਼ਾਹੂ, ਪਾਤਸ਼ਾਹ ਨੇ ਕਾਜੀ ਨੂੰ ਤੇ ਹੋਰ ਨਿਜ਼ਾਮ ਦੀ ਪੀਰਾਦਕਾਂ ਨੂੰ ਨਾਲ ਲੈ ਲਿਆ। ਚੱਲ ਆਇਓ ਸ੍ਰੀ ਨਾਨਕ ਪਾਹੂ, ਜਿੱਥੇ ਗੁਰੂ ਨਾਨਕ ਸਾਹਿਬ ਜੀ ਉਹ ਬਾਗ ਵਿੱਚ ਬੈਠੇ ਉੱਥੇ ਚੱਲਦਾ ਪਹੁੰਚਾ ਹੈ। ਘਰ ਪਦ ਬੰਧਨ ਗੁਰ ਢਿੱਗ ਬੈਸੇ, ਸਿਕੰਦਰ ਲੋਗੀ ਪਾਤਸ਼ਾਹ ਨੇ ਮੱਥਾ ਟੇਕਿਆ, ਮੱਥਾ ਮੱਥਾ ਟੇਕ ਕੇ ਫਿਰ ਹਜ਼ੂਰੀ ਵਿੱਚ ਬੈਠ ਗਿਆ ਹੈ। ਕਾਜੀ ਬਚਨ ਕਹੇ ਤਬ ਐਸੇ, ਸਿਕੰਦਰ ਲੋਧੀ ਨੇ ਤਾਂ ਕੁਝ ਨਹੀਂ ਕਿਹਾ, ਜਿਹੜਾ ਨਾਲ ਕਾਜੀ ਹੈ ਉਹਨੇ ਇਸ ਤਰ੍ਹਾਂ ਦੇ ਬਚਨ ਕਹੇ। ਹਿਤ ਮਹਾਵਤ ਹਾਥੀ ਜੋ, ਇਹ ਦਰਵੇਸ਼ ਜਿਹੜਾ ਹੈ ਮਹੌਤ ਹੈ ਇਹਦੇ ਵਾਸਤੇ, ਜਿਹੜਾ ਹਾਥੀ ਮਰਿਆ ਪਿਆ ਹੋਇਆ ਸੀ। ਜੀਵਾਯੋ ਤੁਮਨੇ ਹੀ ਸੋ, ਇਹ ਦਰਵੇਸ਼ ਤੁਸੀਂ ਇਹ ਜਿਉਂਦਾ ਕੀਤਾ ਹੋਣਾ। ਸੁਣ ਕੇ ਰਾਵਰ ਸਿਫਤ ਕਨੇਰੀ, ਆਪ ਜੀ ਦੀ ਮਹਾਰਾ ਬੜੀ ਸਿਫਤ ਸੁਣੀ ਹੈ ਸਾਡੇ ਪਾਤਸ਼ਾਹ ਨੇ। ਦਰਸ਼ਨ ਹਿਤ ਆਏ ਬਿਨ ਦੇਰੀ, ਇਸ ਕਰਕੇ ਮਹਾਰਾ ਇਹ ਪਾਤਸ਼ਾਹ ਬਿਨਾਂ ਦੇਰੀ ਤੋਂ ਤੁਹਾਡੇ ਦਰਸ਼ਨ ਕਰਨ ਲਈ ਚੱਲ ਕੇ ਆਏ। ਕਾਜੀ ਕੀ ਦਿਸ਼ ਦੇਖ ਗੁਸਾਈ, ਗੁਰੂ ਮਹਾਰਾ ਨੇ ਜਿਹੜਾ ਪਾਤਸ਼ਾਹ ਦਾ ਕਾਜੀ ਉਹਦੀ ਤਰਫ ਤੱਕ ਕੇ ਬਾਣੀ ਨਿਰਹੰਕਾਰ ਅਲਾਈ, ਬਿਨਾਂ ਹੰਕਾਰ ਤੋਂ ਆਪ ਜੀ ਨੇ ਬਚਨ ਕਿਹਾ ਉਸਨੂੰ। ਹਮ ਹੈ ਕੌਣ ਮ੍ਰਿਤਕ ਜੀਵਾ ਰਹੇ, ਮਹਾਰਾ ਕਹਿੰਦੇ ਕਾਜੀ ਅਸੀਂ ਕੌਣ ਆ ਵੀ ਜਿਹੜਾ ਕਿਸੇ ਨੂੰ ਮਰੇ ਨੂੰ ਜੀਵਾਲ ਦੇਈਏ। ਇੱਕ ਕਰਤਾਰ ਜਵਾਬਹਿ ਮਾਰਹਿ, ਕਾਜੀਆ ਇੱਕੋ ਇੱਕ ਕਰਤਾਰ ਹੈ ਉਹੀ ਮਾਰਦਾ ਉਹੀ ਜੀਵਾਲਾ ਸਭ ਨੂੰ। ਤਿਸ ਬਿਨ ਔਰ ਸ਼ਕਤ ਕਿਸ ਮਾਹੀ, ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਵਿੱਚ ਮਾਰ ਜੀਵਾਲਣ ਦੀ ਤਾਕਤ ਭਲਾ ਕਿਸ ਵਿੱਚ ਹੈ। ਵਿਆਪਕ ਕਲਾ ਦੇਖੀਅਤ ਜਾਹੀ, ਉਸ ਕਰਤਾਰ ਦੀ ਜਿਹੜੀ ਸ਼ਕਤੀ ਉਹ ਤਾਂ ਸਾਰੇ ਵਿਆਪਕ ਦੇਖੀ ਦੀ ਹੈ। ਕਾਜੀ ਕਹੇ ਸ਼ਕਤ ਜੇ ਧਾਰਹੁ, ਜੀ ਕਹਿਣ ਲੱਗਿਆ ਹੇ ਦਰਵੇਸ਼ੋ ਜੇ ਤੁਸੀਂ ਵੀ ਆਪਣੀ ਵਿੱਚ ਸ਼ਕਤੀ ਰੱਖਦੇ ਹੋ। ਮੁਖ ਤੇ ਕਹੇ ਅਬ ਕਹਿ ਗਜ ਮਾਰਹੁ, ਆਪਣੇ ਮੁਖ ਤੋਂ ਬਚਨ ਕਹਿ ਕੇ ਹੁਣ ਫਿਰ ਹਾਥੀ ਨੂੰ ਮਾਰ ਦਿਓ। ਜੇ ਤੁਮ ਕਹੇ ਗਯੋ ਮਰ ਕੁੰਚਰ, ਮਹਾਰਾ ਤੁਹਾਡੇ ਬਚਨ ਕਹਿਣ ਨਾਲ ਹਾਥੀ ਮਰ ਗਿਆ, ਤੋ ਜਾਣੈ ਪ੍ਰਤੱਖ ਕਲਾ ਧਰ, ਮੈਂ ਜਾਣਾ ਵੇ ਤੁਸੀਂ ਪ੍ਰਤੱਖ ਹੀ ਮਹਾਨ ਸ਼ਕਤੀਆਂ ਰੱਖਣ ਵਾਲੇ ਹੋ। ਸੁਣ ਪ੍ਰਭ ਬੋਲੇ ਸਹਿਜ ਸੁਭਾਅ, ਜੀ ਤੋਂ ਸੁਣ ਕੇ ਮਹਾਰਾ ਸੁਤੇ ਸੁਭਾਅ ਫਿਰ ਬੋਲੇ। ਤਤ ਛਿਨ ਜੋ ਖੁਦਾਏ ਕੀ ਹੋਤਰ ਜਾਏ, ਕਹਿੰਦੇ ਵੀ ਖੁਦਾ ਕਾਜੀ ਹੈ ਜਿਵੇਂ ਖੁਦਾ ਦੀ ਮਰਜ਼ੀ ਹਮੇ ਹੋ ਜਾਏਗਾ। ਤਤ ਛਿਨ ਕੁੰਚਰ ਗਿਰਿਓ ਬਹੋਰੀ, ਇੰਨਾ ਕਹਿਣ ਦੀ ਦੇਰੀ ਹੈ, ਉਸੇ ਵੇਲੇ ਜਿਹੜਾ ਹਾਥੀ ਜਾਂਦਾ ਸੀ ਫੇਰ ਮਰ ਕੇ ਡਿੱਗ ਪਿਆ। ਪਰ ਉਹ ਮ੍ਰਿਤਕ ਹੋਏ ਤਿਸ ਹੀ ਠੌਰੀ, ਜਿੱਥੇ ਪਹਿਲਾਂ ਮਰਿਆ ਪਿਆ ਉਸੇ ਜਗ੍ਹਾ ਫੇਰ ਡਿੱਗ ਪਿਆ ਧੜਮ ਦੇ ਕੇ। ਪਾਤਸ਼ਾਹ ਕੇ ਬੈਠਿਓ ਤੀਰ, ਉਸ ਵੇਲੇ ਪਾਤਸ਼ਾਹ ਦੇ ਕੋਲ ਬੈਠਾ ਹੋਇਆ। ਉਤੋ ਨਿਜ਼ਾਮ ਦੀਨ ਇੱਕ ਪੀਰ, ਨਿਜ਼ਾਮ ਦੀਨ ਨਾਮ ਦਾ ਪੀਰ ਪਾਤਸ਼ਾਹ ਦੇ ਕੋਲ ਬੈਠਾ ਹੋਇਆ, ਇਹ ਦੇਖ ਰਿਹਾ ਸੀ ਸਭ ਕੁਛ। ਤਿੰਨ ਕਾਜੀ ਸੋ ਬਚਨ ਉਚਾਰੇ, ਨਿਜ਼ਾਮ ਦੀਨ ਪੀਰ ਨੇ ਕਾਜੀ ਦੇ ਸਾਥ ਬਚਨ ਕਹੇ। ਇਹ ਖੁਦਾਏ ਹੈ ਨਰ ਤਨ ਧਾਰੇ, ਇਹ ਜਿਹੜਾ ਦਰਵੇਸ਼ ਹੈ ਨਾ ਇਹ ਤਾਂ ਖੁਦਾ ਹੈ, ਖੁਦਾ ਨੇ ਇਸ ਮਨੁੱਖ ਦਾ ਸਰੀਰ ਧਾਰਨ ਹੋਇਆ, ਦਰਵੇਸ਼ ਬਣਿਆ ਹੋਇਆ। ਬਚਨ ਵਿਫਲ ਇਹ ਕੋ ਨਾ ਹੋਏ, ਇਹਨਾਂ ਦਰਵੇਸ਼ਾਂ ਦਾ ਇਹ ਖੁਦਾ ਹਨ, ਇਹਨਾਂ ਦਾ ਬਚਨ ਭਲਾ ਨਿਸ਼ਫਲ ਵੀ ਕਿਵੇਂ ਹੋ ਸਕਦਾ ਹੈ। ਸ਼ਰਧਾ ਧਾਰ ਦੁੱਖ ਲੱਗਾ ਨਾ ਕੋਏ, ਜਿਹੜਾ ਇਹਨਾਂ ਦਰਵੇਸ਼ਾਂ ਤੇ ਸ਼ਰਧਾ ਧਾਰੇ ਉਹਨੂੰ ਭਲਾ ਕੀ ਕੋਈ ਦੁੱਖ ਲੱਗੇਗਾ, ਇਹ ਤਾਂ ਦੁੱਖ ਤੋੜ ਦੇਣ ਵਾਲੇ ਆ ਦਰਵੇਸ਼। ਪੁਨ ਕਾਜੀ ਕਹਿ ਦੇ ਹੋ ਜਵਾਏ, ਕਾਜੀ ਫੇਰ ਮਹਾਰਾਜ ਨੂੰ ਕਹਿਣ ਲੱਗਿਆ ਦਰਵੇਸ਼ ਹੁਣ ਇਹਨੂੰ ਜਿਉਂਦਾ ਕਰ ਦਿਓ ਹਾਥੀ ਨੂੰ। ਤੋ ਜਾਣੋ ਮੈਂ ਆਪ ਖੁਦਾਏ, ਫੇਰ ਤਾਂ ਮੈਂ ਮਨ ਵਿੱਚ ਆ ਵੀ ਜਾਣਾਗਾ ਵੀ ਦਰਵੇਸ਼ ਦੇ ਰੂਪ ਵਿੱਚ ਖੁਦਾ ਆਪ ਹੀ ਆ ਗਿਆ ਇੱਥੇ। ਸੁਣ ਗੁਣ ਐਨ ਸੁਬੈਨ ਉਚਾਰੇ, ਗੁਰੂ ਮਹਾਰਾਜ ਨੇ ਕਾਜੀ ਤੋਂ ਸੁਣ ਕੇ ਜੋ ਗੁਣਾਂ ਦੇ ਘਰ ਹੈ ਉਹ ਬਚਨ ਕਹੇ। ਸੰਤ ਬਚਨ ਕੇ ਜੇਊ ਮਾਰੇ, ਕਾਜੀਆ ਸੰਤਾਂ ਦੇ ਬਚਨ ਨਾਲ ਜਿਹੜੇ ਕੋਈ ਮਾਰੇ ਜਾਂਦੇ ਮਰ ਜਾਂਦੇ ਹੈ। ਤਿੰਨ ਕੋ ਕੋਏ ਨਾ ਸਕੈ ਜਵਾਏ, ਸੰਤਾਂ ਦੇ ਬਚਨ ਨਾਲ ਮਾਰੇ ਹੋਏ ਨੂੰ ਕੋਈ ਜੀਵਾਲ ਨਹੀਂ ਸਕਦਾ ਹੁੰਦਾ। ਬੇਟੀ ਜਾਏ ਨਾ ਕਵਹਿਰ ਜਾਏ, ਕਿਉਂਕਿ ਜਿਹੜੀ ਉਹ ਆਗਿਆ ਉਹ ਕਿਸੇ ਤਰ੍ਹਾਂ ਮੇਟੀ ਨਹੀਂ ਜਾ ਸਕਦੀ ਹੁੰਦੀ। ਈਸ਼ਵਰ ਆਇਸ ਸੰਤ ਹਟਾਵੇ, ਕਾਜੀ ਜਿਹੜੀ ਪਰਮੇਸ਼ਰ ਦੀ ਆਗਿਆ ਹੈ ਮਰਜ਼ੀ ਉਹਨੂੰ ਪਰਮੇਸ਼ਰ ਦੇ ਪਿਆਰੇ ਸੰਤ ਮੋੜ ਦਿੰਦੇ ਹੁੰਦੇ। ਸੰਤ ਕਹੇ ਕੋ ਕੌਣ ਮਿਟਾਵੇ, ਜਿਹੜਾ ਉਹ ਪਰਮੇਸ਼ਰ ਦਾ ਪਿਆਰਾ ਸੰਤ ਬਚਨ ਕਹਿ ਦੇ ਉਹਨੂੰ ਕੌਣ ਮਿਟਾ ਸਕਦਾ, ਪਰਮੇਸ਼ਰ ਵੀ ਨਹੀਂ ਮੋੜਦਾ, ਸਾਧ ਬਚਨ ਹਟਲਾਦਾ ਹੀ ਹੁੰਦਾ। ਦੋਹਰਾ ਜੈਸੇ ਜਗ ਅੰਧਾ ਕਰਿਓ, ਦੇਖ ਲਾ ਵੀ ਕਾਜੀ ਆ ਜਿਵੇਂ ਪਰਮੇਸ਼ਰ ਨੇ ਸੰਸਾਰ ਨੂੰ ਅੰਨਾ ਗਿਆਨੀ ਬਣਾਇਆ ਹੋਇਆ। ਮਾਇਆ ਸੰਗ ਭੁਲਾਏ, ਆਪਣੀ ਮਾਇਆ ਦੇ ਨਾਲ ਸਾਰਿਆਂ ਨੂੰ ਭੁਲਾ ਆਇਆ ਪਿਆ ਹੈ। ਸਤਿਗੁਰ ਬਚਨ ਸੁਚੇਤ ਕਰ, ਸਤਿਗੁਰੂ ਹੈ ਕਹਿੰਦੇ ਵੇਖ ਲੋ ਉਹਨੇ ਅਗਿਆਨੀ ਸੰਸਾਰ ਨੂੰ ਬਚਨਾਂ ਨਾਲ ਉਪਦੇਸ਼ ਦੇ ਕੇ ਸਾਵਧਾਨ ਕਰ ਦਿੰਦੇ, ਗਿਆਨ ਤੋਂ ਜਗਾ ਦਿੰਦੇ। ਦੇਵਹਿ ਨਾਮ ਦ੍ਰਿੜਾਏ, ਨਾਮ ਪੱਕਿਆਂ ਕਰਾ ਦਿੰਦੇ, ਨਾਮ ਜਪਣ ਲੱਗ ਜਾਂਦਾ ਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਚੌਪਈ ਜਿਸ ਕੋ ਚਾਹੈ ਕਰੈ ਉਧਾਰਾ, ਜਿਹੜੇ ਮਹਾਤਮਾ ਜਾਂ ਸਤਿਗੁਰੂ ਜਿਹਨੂੰ ਚਾਹੁਣ ਉਹਦਾ ਉਧਾਰ ਕਰ ਸਕਦੇ। ਬੰਧਨ ਦੇਹ ਸਰਬ ਨਿਰਵਾਰਾ, ਉਹਦੇ ਜਿਹੜੇ ਬੰਧਨ ਪਏ ਮੋਹ ਮਮਤਾ ਦੇ ਉਹ ਨਿਵਿਰਤ ਕਰ ਸਕਦੇ ਹੈ। ਜਾਂ ਅਮਰੀਕ ਭਗਤ ਢਿੱਗ ਆਇਓ, ਦੇਖ ਲਾ ਵੀ ਜਿਸ ਤਰ੍ਹਾਂ ਦਰਵਾਸਾ ਰਖੀ ਅਮਰੀਕ ਭਗਤ ਦੇ ਕੋਲ ਚੱਲ ਕੇ ਆਇਆ ਸੀ। ਦੁਰਵਾਸਾ ਔਰ ਕ੍ਰੋਧ ਵਡਾਇਓ, ਇਹ ਦੁਰਵਾਸਾ ਨੇ ਹਿਰਦੇ ਵਿੱਚ ਕ੍ਰੋਧ ਬਣਾਇਆ ਵਡਾਇਆ ਸੀ ਵੀ ਤੂੰ ਰਾਜਾ ਮਹਾਰਾਜਾ ਹੋ ਕੇ ਭਗਤ ਬਣਿਆ ਬੈਠਾ ਹੈ, ਇੱਧਰ ਉਹ ਵਰਤ ਬੁਰਤ ਜਿਹਾ ਰੱਖੀ ਬੈਠਾ, ਅਮਰੀਕ ਮੋਏ ਵਰਤ ਹੈ ਰਹਿਣ ਪਈ ਦੁਰਵਾਸਾ ਆਇਆ। ਭਾਈ ਗੁਰਦਾਸ ਜੀ ਨੇ ਕਿਹਾ ਇਸ ਤਰ੍ਹਾਂ ਰਾਤ ਦੇ ਸਮੇਂ ਦਰਵਾਸਾ ਜਾ ਆ ਗਿਆ ਅਤੇ ਇੱਧਰ ਇਹਨੇ ਕਿਹਾ ਵੀ ਕੱਲ੍ਹ ਨੂੰ ਮਹਾਰਾਜ ਤੁਹਾਨੂੰ ਨਿਆਉਂਦਾ ਛਕਾਉਣਾ ਹੈ ਅਤੇ ਆ ਕੇ ਪ੍ਰਸ਼ਾਦਾ ਛਕ ਲੈਣਾ। ਕਹਿਣ ਲੱਗੇ ਹਾਂ ਮੈਂ ਨਦੀ 'ਤੇ ਬਾਹਰ ਇਸ਼ਨਾਨ ਕਰਿਆ ਵਾਂ, ਫਿਰ ਆ ਕੇ ਛਕ ਛਕਾ ਲਵਾਂਗਾ। ਅੰਤਰ ਖਾਤੇ 420 ਸੀ ਵੀ ਇਹਦਾ ਜਿਹੜਾ ਵਰਤ ਦਾ ਮੈਂ ਵਿਘਨ ਪਾਉਣਾ ਹੈ, ਜਿਹੜਾ ਇਹਦਾ ਨਿਯਮ ਤੋੜਨਾ ਹੈ, ਜੇ ਤਾਂ ਮੇਰੇ ਆਉਣ ਤੋਂ ਪਹਿਲਾਂ ਖਾ ਗਿਆ ਤਾਂ ਵੀ ਇਹ ਫਸ ਜੂਗਾ ਮੈਂ, ਕਿਉਂਕਿ ਮੈਨੂੰ ਦਿੰਦਾ ਦੇ ਕੇ ਘਿਓ ਇਹ ਪਹਿਲਾਂ ਖਾਧਾ ਹੈ, ਇਸ ਕਰਕੇ ਫਿਰ ਵੀ ਸ਼ਰਾਬ ਦਊਂ। ਜੇ ਇਹਨੇ ਨਾ ਖਾਧਾ ਤਾਂ ਉਹ ਜਿੰਨਾ ਕੁ ਹੁੰਦਾ ਨਿਯਮ ਉਹਦੇ ਵਿੱਚ ਪਿੱਛੇ ਨਿਯਮ ਅਨੁਸਾਰ ਫਿਰ ਖਾ ਪੀ ਲੈਣਾ ਹੁੰਦਾ ਹੈ ਵਰਤ ਦੇ ਵਿੱਚ, ਅਤੇ ਜੇ ਇਹਨੇ ਆਪ ਖਾ ਲਿਆ ਫਿਰ ਵੀ ਫਸ ਜੂ, ਉੱਧਰੋਂ ਨਿਯਮ ਜਾਊ ਨਹੀਂ ਖਾਂਦਾ ਅਤੇ ਫਿਰ ਇਹਨੂੰ ਉਹ ਜਿਹੜਾ ਨਿਯਮ ਰੱਖਿਆ ਉਹਦਾ ਫਲ ਨਹੀਂ ਮਿਲਣਾ, ਉਹ ਵੀ ਖਤਮ ਹੋਊ। ਇਸ ਤਰ੍ਹਾਂ ਦੋਵੇਂ ਹੱਥੀਂ ਮੇਰੇ ਲੱਡੂ ਹੈ। ਇਹ ਫਿਰ ਜਦੋਂ ਉਹ ਸਮਾਂ ਹੋਇਆ ਹੈ ਉਹ ਵਰਤ ਖੋਲ੍ਹਣ ਦਾ, ਇਹ ਆਇਆ ਹੀ ਨਾ ਦੁਰਵਾਸਾ ਬਾਹਰੋਂ, ਕਿਉਂਕਿ ਅੰਦਰ ਉਹ ਸ਼ੈਤਾਨੀ ਸੀ, ਅੰਦਰ ਉਹ ਖਿਆਲ ਸੀ ਵੀ ਇਹਦਾ ਸਾਰਾ ਨਿਯਮ ਭੰਗ ਕਰਨਾ ਹੈ। ਅਤੇ ਫਿਰ ਬੈਠਾ ਸੋਚ ਰਿਹਾ ਵੀ ਹੁਣ ਕੀ ਕੀਤਾ ਜਾਏ, ਦਰਵਾਸਾ ਰਿਖੀ ਜੀ ਤਾਂ ਆਏ ਨਹੀਂ ਹੈ। ਅਤੇ ਉਸ ਵੇਲੇ ਜਿਹੜਾ ਕੋਈ ਉਹ ਘਰ ਦੀ ਪੂਜਾ ਪ੍ਰਤਿਸ਼ਠਾ ਕਰਨ ਵਾਲਾ ਪੰਡਿਤ ਸੀ ਉਹ ਕਹਿਣ ਲੱਗਾ ਰਾਜਨ ਚਿੰਤਾ ਨਾ ਕਰੋ, ਤੁਸੀਂ ਇਉਂ ਕਰੋ ਪ੍ਰਸ਼ਾਦਾ ਹੋਰ ਨਾਨ ਨਾ ਖਾਓ, ਆ ਠਾਕੁਰਾਂ ਦਾ ਚਰਨਾਮਤ ਲੈ ਕੇ ਮੂੰਹ ਵਿੱਚ ਪਾ ਲਓ, ਕੁਝ ਮੂੰਹ ਵਿੱਚ ਪਾ ਕੇ ਹੀ ਉਹ ਖੋਲ੍ਹਣਾ ਹੀ ਹੁੰਦਾ ਵਰਤ, ਉਹ ਵੀ ਹੋ ਜਾਊਗਾ ਨਿਯਮ ਪੂਰਾ, ਇੱਧਰ ਵੀ ਤੁਹਾਡਾ ਬਚਾਅ ਹੋ ਜਾਊ। ਉਹ ਇਸ ਤਰ੍ਹਾਂ ਚਰਨਾਮਤ ਜੀ ਲੈ ਲਈ, ਉਹ ਛਕ ਲਈ, ਵਰਤ ਖੋਲ੍ਹ ਲਿਆ ਇਸਨੇ। ਜਦੋਂ ਦਰਵਾਸਾ ਆਇਆ ਕਹਿਣ ਲੱਗਾ ਵੀ ਵਰਤ, ਕਹਿੰਦੇ ਵੀ ਠਾਕਰਾਂ ਦਾ ਚਰਨਾਮਤ ਲੈ ਕੇ ਖੋਲ੍ਹ ਲਿਆ, ਕਹਿੰਦੇ ਮੇਰੇ ਤੋਂ ਵਗੈਰ ਮੂੰਹ 'ਚੋਂ ਕਿਵੇਂ ਪਾਇਆ ਹੋਇਆ ਤੁਸੀਂ, ਮੈਂ ਤਾਂ ਸਰਾਪ ਦਊਂਗਾ ਤੈਨੂੰ। ਅਤੇ ਉੱਧਰ ਕਹਿੰਦੇ ਭਗਤ ਜਾਣ ਕੇ ਸੁਦਰਸ਼ਨ ਚੱਕਰ ਨੂੰ ਇਹਦੇ ਦਰਵਾਜ਼ੇ 'ਤੇ ਨੀਯਤ ਕੀਤਾ ਵੀ ਜਿਹੜਾ ਜਿਹੜਾ ਇਹਦੇ ਵਾਲੀ ਮਾੜੀ ਨਿਗਾਹ ਨਾਲ ਝੱਕ ਕੇ ਉਹਦੇ ਮਗਰ ਤੋਂ ਪੈ ਜਾਣਾ ਹੈ। ਉਹ ਜਦੋਂ ਕਰੋਧ ਜਿਹਾ ਕਰਕੇ ਇਹਦੇ ਨਾਲ ਝੱਕਿਆ ਵੀ ਮੈਂ ਤੈਨੂੰ ਸਾੜਦਾ ਸਰਾਪਦਾ ਹਾਂ, ਸੁਦਰਸ਼ਨ ਚੱਕਰ ਫਿਰ ਦਰਵਾਸਾ ਰਿਖੀ ਦੇ ਮਗਰ ਪੈ ਗਿਆ। ਬ੍ਰਾਹਮਣ ਬੇਚਾਰਾ ਕਹਿੰਦੇ ਜਾਨ ਬਚਾਉਣ ਤਿੰਨਾਂ ਲੋਕਾਂ ਵਿੱਚ ਭੱਜਿਆ, ਕਿਤੇ ਸ਼ਿਵਜੀ ਕੋਲੇ ਜਾਵੇ, ਕਿਤੇ ਬ੍ਰਹਮਾ ਕੋਲੇ, ਕਿਤੇ ਵਿਸ਼ਨੂੰ ਕੋਲੇ ਜਾਵੇ ਬਚਾਓ ਜੀ। ਉਹ ਕਹਿੰਦੇ ਵੀ ਭਗਤੀ ਰੱਖਿਆ ਕਰਨ ਵਾਸਤੇ ਉਹਨੂੰ ਕਿਹਾ ਹੋਇਆ, ਇਸ ਕਰਕੇ ਜੇ ਬਚਣਾ ਹੈ ਤਾਂ ਉਹ ਭਗਤ ਕੋਲ ਜਾ ਕੇ ਮਿੰਨਤਾਂ ਤਲ ਕਰ, ਉੱਥੇ ਹੀ ਮੱਥਾ ਟੇਕ, ਨਹੀਂ ਤਾਂ ਤੈਨੂੰ ਨਹੀਂ ਉਹਨੇ ਛੱਡਣਾ ਹੈ। ਇਸ ਤਰ੍ਹਾਂ ਕਹਿੰਦੇ ਉਹ ਫਿਰ ਸਿੱਧਾ ਮਾਰੀ ਦਾ ਅਮਰੀਕ ਛਡਾਇਆ, ਉਹ ਚੱਕਰ ਮਾਰਨ ਵਾਸਤੇ ਮਗਰ ਪਿਆ ਸੀ, ਅਖੀਰੀ ਫਿਰ ਅਮਰੀਕ ਦੇ ਆ ਕੇ ਚਰਨੀ ਪਿਆ, ਕਹਿੰਦੇ ਬਾਬਿਆ ਛਡਾ ਲਾ। ਫਿਰ ਉਹਨੇ ਕਿਹਾ ਵੀ ਤੂੰ ਵੀ ਆਪਣੀ ਜਾ ਕੇ ਜਗ੍ਹਾ ਟਿਕ ਜਾ। ਉਸੇ ਤਰ੍ਹਾਂ ਦਰਵਾਜ਼ੇ 'ਚ ਸੁਤਸਨ ਚਾਰ ਟੱਕਰ ਟਿਕਿਆ ਸੀ। ਭਾਵ ਹੈ ਵੀ ਉਹ ਜਿਹੜਾ ਭਗਵਾਨ ਹੈ ਉਹਨੇ ਭਗਤੀ ਰੱਖਿਆ ਕਰਨ ਵਾਸਤੇ ਉਸ ਦਰਸ਼ਕ ਚੱਕਰ ਨੂੰ ਕਿਹਾ ਸੀ, ਅਤੇ ਜਦੋਂ ਉਹ ਭਗਤ ਅਨਰਾਧਰ ਭਗਤ ਨੂੰ ਸਰਾਪ ਦੇਣਾ ਚਾਹਿਆ ਤੇ ਉਸ ਦਰਸ਼ਨ ਚੱਕਰ ਉਹਦੇ ਮਗਰ ਪੈ ਗਿਆ ਸੀ। ਐਡਾ ਵੱਡਾ ਰਿਕੀ ਦਰਵਾਸਾ ਜਿਹੜਾ ਕ੍ਰਿਸ਼ਨ ਦਾ ਵੀ ਗੁਰੂ ਸੀ, ਯਾਨੀ ਇਸ ਤਰ੍ਹਾਂ ਵੀ ਜਿਹੜਾ ਪਰਮੇਸ਼ਰ ਦਾ ਭਗਤ ਹੈ, ਮਹਾਤਮਾ ਮਹਾਨ ਹੈ, ਇਸ ਤਰ੍ਹਾਂ ਉਹਦੇ ਨਾਲ ਕੋਈ ਮਾੜਾ ਕਰੇ, ਭਾਵੇਂ ਉਹ ਨਹੀਂ ਕਰਦਾ ਕਰਾਉਂਦਾ, ਕਈ ਵਾਰੀ ਜਦੋਂ ਫਿਰ ਐਸਾ ਕੋਈ ਕਰੀ ਕਰਾਈ ਜਾਏ ਫਿਰ ਇਹ ਭਾਣਾ ਵਰਤ ਵੀ ਜਾਂਦਾ ਕਈ ਵਾਰੀ। ਇਸ ਕਰਕੇ ਭਾਵੇਂ ਗੁਰੂ ਘਰ ਦੇ ਵਿੱਚ ਪੰਜ ਪਿਆਰੇ ਵੀ ਮਹਾਨ ਹੈ, ਵੱਡੇ ਤੋਂ ਵੱਡੇ ਗੁਨਾਹ ਕੀਤੇ ਆਗੂਆਂ ਨੂੰ ਕਰਾਇਤ ਨੂੰ ਬਖਸ਼ ਦਿੰਦੇ ਹੈ। ਸੰਤ ਕਿਹਾ ਤੇ ਕੋਈ ਰੱਖਿਆ ਨਾ ਕੋਈ, ਜਿਹੜਾ ਕੋਈ ਪਰਮੇਸ਼ਰ ਦਾ ਪਿਆਰੇ ਦਾ ਮਾਰਿਆ ਹੋਇਆ ਸਰਾਪਿਆ ਉਹਨੂੰ ਨਹੀਂ ਕੋਈ ਰੱਖਦਾ ਹੈ। ਸੰਤ ਕੇ ਦੁੱਖੇ ਕੋ ਉਹਨੂੰ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਵਾਰ। ਪੰਜ ਪਿਆਰੇ ਵੀ ਉਹ ਸੁਣ ਕੇ ਕਹਿੰਦੇ ਵੀ ਜਿੱਥੇ ਹੋਇਆ ਨਾ ਕੁਛ ਕਰਿਆ ਕਰਿਆ ਉੱਥੇ ਜਾ ਕੇ ਪੁੱਛਿਆ, ਇਹ ਅਸੀਂ ਕੋਈ ਤਨਖਾਹ ਤਨਖੂਹ ਨਹੀਂ ਤੇਰੀ ਲਾ ਲਾ ਕੇ ਇਹਦਾ ਡੰਡ ਲਾ ਕੇ ਤੈਨੂੰ ਨਹੀਂ ਬਖਸ਼ ਸਕਦੇ। ਇਸ ਕਰਕੇ ਪਰਮੇਸ਼ਰ ਦੇ ਪਿਆਰੇ ਮਹਾਨ ਹਨ। ਇੱਥੇ ਕਹਿ ਰਹੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਅਸੀਂ ਰੱਬ ਦੇ ਪਿਆਰੇ ਹੈ, ਰੱਬ ਸਾਡੀ ਕਹੀ ਹੋਈ ਮੋੜਦਾ ਨਹੀਂ ਹੈ। ਇਸ ਕਰਕੇ ਵੀ ਐਸਾ ਇਹ ਕਲਾ ਵਰਤੀ ਇਹ ਹੁਣ ਇਹ ਜਿਉਂਦਾ ਹੋ ਸਕਦਾ ਹੈ। ਤਪਤ ਚੱਕਰ ਤੇ ਪਿੱਛੇ ਲਾ ਕੇ ਵੇਖ ਲਾ ਵੀ ਉਹ ਜਿਹੜਾ ਸਾੜਨ ਵਾਲਾ ਸੁਦਰਸ਼ਨ ਚੱਕਰ ਹੈ ਉਹ ਦਰਵਾਸੇ ਰਿਖੀ ਦੇ ਮਗਰ ਲੱਗ ਪਿਆ ਸੀ। ਜਰਤ ਅੰਗ ਔਰ ਡਰ ਕਰ ਭਾਗਿਓ, ਇਹ ਅੰਗ ਸੜਦੇ ਸੀ ਹਿਰਦੇ ਵੀ ਡਰਦਾ, ਉਹ ਮੂਹਰੇ ਮੂਹਰੇ ਭੱਜ ਪਿਆ ਦੌੜ ਪਿਆ ਸੀ। ਸਸ ਸਭਤਾ ਨਹਿ ਰਾਖਿਓ ਜਿਸਨੂੰ, ਨਾ ਚੰਦਰਮਾ ਨੇ ਨਾ ਸੂਰਜ ਦੇਵਤੇ ਨੇ ਨਾ ਕਹਿੰਦੇ ਇੰਦਰ ਦੇਵਤੇ ਨੂੰ ਉਹਨੂੰ ਰੱਖਿਆ ਹੈ। ਦਰੋਹਣ ਗਰੀਸ਼ ਗਯੋ ਢਿਗ ਵਿਸ਼ਨੂੰ, ਕਹਿੰਦੇ ਬ੍ਰਹਮਾ ਕੋਲ ਵੀ ਗਿਆ ਜਿਹੜਾ ਸੁਦਰਸ਼ਨ ਚੱਕਰ ਦਾ ਮਾਲਕ ਵਿਸ਼ਨੂੰ ਉਹਦੇ ਕੋਲ ਵੀ ਚਲਿਆ ਗਿਆ, ਉਹਨੇ ਵੀ ਨਹੀਂ ਰੱਖਿਆ ਹੈ। ਇੱਕ ਸਿੰਨ ਰੱਖ ਸਕਿਓ ਨਹਿ ਕੋ, ਦਰਵਾਸਾ ਰਿਖੀ ਨੂੰ ਸੁਦਰਸ਼ਨ ਚੱਕਰ ਤੋਂ ਕੋਈ ਇੱਕ ਸਿੰਨ ਮਾਤਰ ਨਹੀਂ ਬਚਾ ਕੇ ਰੱਖ ਸਕਿਆ। ਧੂਪ ਸ਼ਰਨ ਆਇਓ ਪੁਨ ਸੋ, ਅਖੀਰੀ ਕਹਿੰਦੇ ਦਰਵਾਸਾ ਰਿਖੀ ਉਹ ਭਗਤ ਅਮਰੀਕ ਦੀ ਸ਼ਰਨ ਵਿੱਚ ਲੱਗ ਕੇ ਆਇਆ ਸੀ, ਕਹਿੰਦੇ ਬਾਬੇ ਬਚਾ ਲਾਏ ਤਾਂ ਮੈਨੂੰ। ਜਰਤ ਚੱਕਰ ਤੇ ਤਾਹੇ ਉਬਾਰਾ, ਦੇਖ ਲੋ ਸੜਦੇ ਹੋਏ ਜਿਹੜਾ ਸੁਦਰਸ਼ਨ ਚੱਕਰ ਉਹ ਤੋਂ ਉਹਨੂੰ ਬਚਾਇਆ ਸੀ। ਸੰਤਨ ਕੀ ਸਿਫਤ ਅਪਾਰਾ, ਇਸ ਤਰ੍ਹਾਂ ਵੀ ਕਾਜੀ ਆ ਜਿਹੜੇ ਪਰਮੇਸ਼ਰ ਦੇ ਪਿਆਰੇ ਉਹਨਾਂ ਦੀ ਮਹਾਨ ਸਿਫਤ ਹੈ, ਖੂਬੀ ਹੈ। ਦੋਹਰਾ ਕਰਨੋ ਏਕੰਕਾਰ ਜੋ, ਜਿਹੜਾ ਵਾਹਿਗੁਰੂ ਦਾ ਕਹਿੰਦੇ ਕਰਨਾ ਹੈ ਹੁਕਮ, ਸੰਤ ਸੋ ਦੇਤ ਹਟਾਏ, ਜਿਹੜਾ ਪਰਮੇਸ਼ਰ ਨੇ ਕਰਨਾ ਹੁੰਦਾ ਨਾ ਵੀ ਉਹ ਕਹਿੰਦੇ ਪਰਮੇਸ਼ਰ ਦੇ ਪਿਆਰੇ ਜਿਹੜੇ ਮਹਾਤਮਾ ਨੂੰ ਰੋਕ ਦਿੰਦੇ ਹੁੰਦੇ ਵੀ ਨਹੀਂ ਐਸਾ ਹੋਣਾ ਚਾਹੀਏ। ਸੰਤਨ ਕੇ ਜੋ ਬਚਨ ਹੈ, ਜਿਹੜੇ ਵੀ ਪਰਮੇਸ਼ਰ ਦੇ ਪਿਆਰੇ ਮਹਾਤਮਾ ਦੇ ਕੋਈ ਬਚਨ ਕਹੇ ਹੋਏ ਹੁੰਦੇ, ਕੋਈ ਨਾ ਸਕ ਹੈ ਮਿਟਾਏ, ਉਹਨਾਂ ਬਚਨਾਂ ਨੂੰ ਕੋਈ ਵੀ ਨਹੀਂ ਛੁਟਾ ਸਕਦਾ। ਮੇਰੀ ਬਾਂਦੀ ਭਗਤ ਛੜਾਵੇ, ਬਾਂਦੀ ਭਗਤ ਨੇ ਛੁਟਾ ਮੋਹੇ, ਇੱਕ ਸਮੇਂ ਮੋਕੋ ਗਏ ਬਾਂਧਾ ਤੋਫਨ ਮੋਹ ਪੈ ਜਵਾਬ ਨਾ ਹੋਏ। ਇਹ ਪਰਮੇਸ਼ਰ ਨੇ ਆਕਾਸ਼ਵਾਣੀ ਦੁਆਰਾ ਕਿਹਾ ਵੀ ਮੇਰੀ ਜਿਹੜੀ ਮਰਜ਼ਾਦਾ ਬੰਦੀ ਉਹਨੂੰ ਮੇਰੇ ਭਗਤ ਛੜਾ ਸਕਦੇ ਤੋੜ ਸਕਦੇ, ਪਰ ਜਿਹੜੇ ਭਗਤਾਂ ਨੇ ਮਰਜ਼ਾਦਾ ਕੀ ਕਾਇਮ ਕਰ ਦਿੱਤੀ ਹੈ ਵੀ ਨਹੀਂ ਐਸਾ ਨਹੀਂ ਐਸਾ ਹੋਏਗਾ, ਕਹਿੰਦੇ ਉਹ ਮੈਥੋਂ ਨਹੀਂ ਤੋੜੀ ਜਾ ਸਕਦੀ। ਜੇ ਕਿਤੇ ਪਰਮੇਸ਼ਰ ਮੇਰੇ ਪਿਆਰੇ ਮੈਨੂੰ ਫੜ ਕੇ ਨੂੜ ਲੈਣ ਬੰਨ ਲੈਣ ਤੇ ਕਹਿੰਦੇ ਮੇਰੇ ਪਾਸੋਂ ਕੋਈ ਜਵਾਬ ਨਹੀਂ ਹੋ ਸਕਦਾ ਵੀ ਮੈਨੂੰ ਕਿਸ ਗੁਨਾਹ ਕਰਕੇ ਵੀ ਭਗਤ ਮੈਨੂੰ ਨੂੜਿਆ ਬੰਨਿਆ ਹੋਇਆ। ਇਸ ਕਰਕੇ ਪਿਆਰੇ ਭਗਤ ਹੈ ਉਹਨਾਂ ਦੀ ਉਹ ਮੋੜਦਾ ਨਹੀਂ ਹੈ। ਗੁਣ ਖਾਨੀ ਕੇ ਬੈਨਨ ਸੁਣ ਕੇ, ਜਿਹੜਾ ਇਹ ਕਾਜੀ ਹੈ ਤੇ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ, ਬੰਦਨ ਕਰ ਹੈ ਚਰਨ ਗੁਰ ਗੁਣ ਕੈ, ਆਪਣੇ ਪੂਜਨੀਕ ਗੁਰੂ ਵਿਚਾਰ ਕੇ ਮੱਥੇ ਟੇਕ ਰਿਹਾ ਹੈ। ਪੀਰ ਨਜਾਮ ਦੀਨ ਕਰ ਜੋਰੀ, ਸਵੇਰੇ ਨਜਾਮ ਦੀ ਪੀਰ ਨੇ ਸਤਿਗੁਰੂ ਅੱਗੇ ਹੱਥ ਜੋੜੇ ਨੇ, ਬੋਲਿਓ ਹੈ ਕਰ ਦੀਨ ਬਹੋਰੀ, ਬਹੁਤ ਹੀ ਨਿਮਰਤਾ ਸਹਿਤ ਹੋ ਕੇ ਆਈ ਨਿਮਾਣਿਆ ਵਾਂਗੂ ਬੋਲਿਆ ਹੈ। ਸਭ ਹੀ ਸ਼ਰਨ ਤੁਮਾਰੀ ਆਏ, ਮਹਾਰਾਜ ਪਾਤਸ਼ਾਹ ਦੇ ਸਵੇਰੇ ਸਵੇਰੇ ਸਾਰੇ ਚੱਲ ਕੇ ਸ਼ਰਨ ਵਿੱਚ ਆਏ ਹਾਂ। ਆਪ ਪੁੰਨ ਕੁੰਚਰ ਦੇ ਹੋ ਜਵਾਏ, ਫਿਰ ਵੀ ਮਹਾਰਾਜ ਤੁਸੀਂ ਰੱਬ ਦੇ ਪਿਆਰੇ ਹੋ, ਤੁਸੀਂ ਹਾਥੀ ਨੂੰ ਜਵਾ ਸਕਦੇ ਹੋ, ਵਿਚਾਰੇ ਦਾ ਜੋ ਹਾਥੀ ਜਵਾਲਦੇ ਹੋ ਜੀ। ਤਬ ਖੁਦਾਏ ਮੈਂ ਭੇਦ ਨ ਕੋ, ਕਿਉਂਕਿ ਮਹਾਰਾਜ ਤੁਹਾਡੇ ਤੇ ਖੁਦਾ ਦੇ ਵਿੱਚ ਤਾਂ ਕੋਈ ਫਰਕ ਹੈ ਨੀ ਨਾ। ਚਾਹੋ ਜੋ ਉਰ ਮੈਂ ਕਰ ਹੋ ਸੋ, ਜੋ ਤੁਸੀਂ ਖੁਦਾ ਦੇ ਪਿਆਰੇ ਚਾਹੋ ਉਹਦੇ ਵਿੱਚੋਂ ਮੈਂ ਕਰ ਕਰਾ ਸਕਦੇ ਹੋ। ਬੋਲੇ ਪ੍ਰਭੂ ਉਠ ਹੋ ਮਰਦਾਨਾ, ਗੁਰੂ ਮਹਾਰਾਜ ਸੁਣ ਕੇ ਬੋਲੇ ਕਹਿੰਦੇ ਵੀ ਮਰਦਾਨੇ ਉੱਠ ਕੇ ਖੜਾ ਹੋ। ਸ਼ਿਰ ਕਹੋ ਜਲ ਤੁਮ ਲੈ ਨੇ ਜਪਾਨਾ, ਆਪਣੇ ਹੱਥਾਂ ਪਹਿਲਾਂ ਵਾਂਗ ਪਾਣੀ ਲੈ ਕੇ ਫੇਰ ਮੇਰੇ ਹਾਥੀ ਤੇ ਛਿੱਟਾ ਮਾਰ ਦੇ। ਕਹੇ ਪੀਰ ਕੇ ਆਪ ਕੀ ਵਾਰੀ, ਆ ਵਿਚਾਰਾ ਪੀਰ ਕਹਿੰਦਾ ਇਸਦੇ ਕਹਿੰਦੇ ਕਹਿਣ ਕਰਕੇ ਹੁਣ ਦੂਜੀ ਵਾਰ ਵੀ। ਦੇਹ ਜਵਾਏ ਮਰਿਓ ਗੱਜ ਭਾਰੀ, ਮਰਦਾਨੇ ਆ ਹਾਥੀ ਮਰਿਆ ਪਿਆ ਪਾਣੀ ਦਾ ਛਿੱਟਾ ਮਰ ਕੇ ਜਵਾਲ ਦੇ। ਮਹਾਰਾਜ ਦੀ ਕਹਿੰਦੇ ਮਹਾਨ ਤਾਕਤ ਹੈ ਕਲੈ, ਵੀ ਆਪ ਤਾਂ ਬਚਨ ਕਹਿ ਕੇ ਜਵਾਲ ਸਕਣ ਦੇ ਸਮਰੱਥ ਹੈ, ਆਪਣੇ ਸੇਵਕਾਂ ਰਾਹੀਂ ਵੀ ਕਹਿੰਦੇ ਜਵਾਲ ਸਕਦੇ, ਸੇਵਕਾਂ ਰਾਹੀਂ ਵੀ ਐਸੀ ਕਲਾ ਵਰਤਾ ਕੇ ਸਭ ਕੁਝ ਕਰ ਕਰਾ ਸਕਦੀ ਹੈ। ਗੁਰੂ ਨਾਨਕ ਦੀ ਮਹਾਨਤਾ ਹੈ। ਦੋਹਰਾ ਉਠਤ ਭਇਓ ਤਤਕਾਲ ਪੁਨ, ਜਦੋਂ ਮਰਦਾਨੇ ਨੇ ਛਿੱਟੇ ਜੇ ਮਾਰ ਕੇ ਜਲ ਛਿੜਕੇ ਉਸੇ ਵੇਲੇ ਮਰਿਆ ਹਾਥੀ ਫਿਰ ਉੱਠ ਖੜੋਤਾ। ਜਲ ਲੈ ਕਹਿ ਸਤਨਾਮ, ਜਲ ਲੈ ਕੇ ਸਤਨਾਮ ਕਿਹਾ ਹੈ। ਛਿੜਕੇ ਤੇ ਜੀਵਤ ਜੀਵਿਓ ਤੁਰਤ, ਕਹਿੰਦੇ ਛਿੜਕਣ ਕਰਕੇ ਛੇਤੀ ਜੀਵਿਆ। ਜੋ ਕੁੰਚਰ ਅਬਰਾਮ, ਜਿਹੜਾ ਹਾਥੀ ਕਹਿੰਦੇ ਬੜਾ ਸੋਹਣਾ ਸੁੰਦਰ ਸੀ। ਚੌਪਈ ਕੌਤਕ ਦੇਖ ਬਿਸਮ ਭੇ ਸਭ ਹੀ, ਇਸ ਤਰ੍ਹਾਂ ਦਾ ਕਹਿੰਦੇ ਕੌਤਕ ਦੇਖ ਕੇ ਸਾਰੇ ਅਚਰਜੇ ਹੋ ਗਏ ਹਨ। ਬਾਰ ਬਾਰ ਬੰਦਹਿ ਪਦ ਤਬ ਹੀ, ਮਹਾਰਾਜ ਦੇ ਚਰਨਾਂ ਤੇ ਮੁੜ ਮੁੜ ਕੇ ਮੱਥੇ ਟੇਕ ਰਹੇ ਹਨ। ਕਹਿਣ ਲੱਗੇ ਨਿਜ ਦੇਹ ਉਪਦੇਸ਼ਾ, ਫਿਰ ਕਹਿਣ ਲੱਗੇ ਮਹਾਰਾਜ ਸਾਨੂੰ ਸਾਰਿਆਂ ਨੂੰ ਆਪਣਾ ਉਪਦੇਸ਼ ਦੇਵ। ਤੁਮ ਖੁਦਾਏ ਧਨ ਧਰ ਦਰਵੇਸ਼ਾ, ਹੇ ਦਰਵੇਸ਼ੋ ਅਸੀਂ ਤਾਂ ਜਾਣਦੇ ਹਾਂ ਵੀ ਖੁਦਾ ਨੇ ਦਰਵੇਸ਼ ਦਾ ਸਰੀਰ ਧਾਰਨ ਕੀਤਾ ਹੋਇਆ। ਸ੍ਰੀ ਗੁਰ ਭਨੈ ਸੁਣੋ ਪਾਤਸ਼ਾਹ, ਗੁਰੂ ਮਹਾਰਾਜ ਜੀ ਸੁਣ ਕੇ ਕਹਿਣ ਲੱਗੇ ਵੀ ਪਾਤਸ਼ਾਹ ਸਿਕੰਦਰ ਲੋਧੀ ਸੁਣ, ਧਰਮ ਨਿਆਏ ਕੀ ਜੈ ਚਿਤ ਚਾਹੇ, ਧਰਮ ਦਾ ਨਿਆ ਕਹਿੰਦੇ ਚਿਤ ਦੀ ਚਾਹ ਉਰਸ਼ਾ ਇੱਛਾ ਸਹਿਤ ਕਰਿਆ ਕਰ, ਭਾਵ ਇਨਸਾਫ ਇਨਿਆ ਨਾ ਕਰਿਆ ਕਰ। ਕਾਜੀ ਨਹਿ ਰਿਸ਼ਵਤ ਕਬ ਲੀਜੈ, ਕਾਜੀ ਨੂੰ ਕਹਿਣ ਲੱਗੇ ਵੀ ਕਿਸੇ ਤੋਂ ਐਵੇਂ ਤੂੰ ਵੱਡੀਆਂ ਨਾ ਲਿਆ ਕਰ। ਰੱਖੋ ਧਰਮ ਨ ਕਿਸੇ ਦੁੱਖ ਦੀਜੈ, ਆਪਣਾ ਜਿਹੜਾ ਧਰਮ ਰੱਖ, ਕਿਸੇ ਨੂੰ ਐਵੇਂ ਕਹਿੰਦੇ ਵੱਡੀ ਲੈ ਕੇ ਦੁੱਖ ਨਾ ਦਿਆ ਕਰ। ਸਤ ਸੰਗਤ ਮਿਲ ਸੇਵਾ ਕਰਨੀ, ਮਹਾਰਾਜ ਨੇ ਕਿਹਾ ਸਾਰਿਆਂ ਨੇ ਮਿਲ ਕੇ ਸਤਸੰਗਤ ਦੀ ਸੇਵਾ ਕਰਨੀ। ਮਨ ਮਲੀਨਤਾ ਸਕਲੀ ਹਰਨੀ, ਸੰਗਤ ਦੀ ਸੇਵਾ ਕਰਕੇ ਮਨ ਦੀ ਜਿਹੜੀ ਮਲੀਨਤਾ ਆਈ ਹੈ, ਮੈਲਾ ਮਨ ਹੈ, ਇਹਨੂੰ ਨਾਲ ਇਹਦੀ ਮਲੀਨਤਾ ਖਤਮ ਕਰਨੀ, ਨਾਸ ਕਰਨੀ। ਸਤ ਨਾਮ ਸਿਮਰਹੁ ਦਿਨ ਰਾਤੀ, ਰਾਤ ਸਤ ਨਾਮ ਦਾ ਵਾਹਿਗੁਰੂ ਦਾ ਸਿਮਰਨ ਕਰਨਾ। ਹਿਰਦੇ ਸ਼ਰਧਾ ਧਾਰ ਭਲ ਭਾਂਤੀ, ਹਿਰਦੇ ਵਿੱਚ ਸ਼ਰਧਾ ਧਾਰ ਕੇ ਚੰਗੀ ਤਰ੍ਹਾਂ ਦਿਖਾਵਾ ਨਹੀਂ ਕਰਨਾ ਹੈ। ਦੋਹਰਾ ਹਿਤ ਖੁਦਾਏ ਦਸਵੰਦ ਦੇ, ਖੁਦਾ ਦੇ ਵਾਸਤੇ ਇਸ ਤਰ੍ਹਾਂ ਕਹਿੰਦੇ ਦਸਵਾਂ ਦਸੌਂਦ ਵੀ ਦੇਣਾ ਤੁਸਾਂ ਨੇ। ਕੀ ਜੈ ਧਰਮ ਨਿਆਏ, ਧਰਮ ਅਨੁਸਾਰ ਨਿਆ ਕਰਨਾ ਹੈ। ਗਤ ਪ੍ਰਾਪਤ ਹੋਵੇ ਤੁਮ ਹੈ, ਇਹ ਵੀ ਤੁਹਾਨੂੰ ਸਾਰਿਆਂ ਨੂੰ ਮੁਕਤੀ ਪ੍ਰਾਪਤੀ ਹੋ ਜਾਏ। ਇਸ ਬਿਦ ਕਿਰਤ ਕਮਾਏ, ਇਸ ਤਰ੍ਹਾਂ ਦਾ ਜਿਹੜਾ ਘਰ ਕਰਤੱਵ ਹੈ ਕਮਾਉਣ ਦੇ ਨਾਲ। ਚੌਪਈ ਅਸ ਉਪਦੇਸ਼ ਦੀਨ ਤਿੰਨ ਨੀਕਾ, ਇਸ ਤਰ੍ਹਾਂ ਦਾ ਉਪਦੇਸ਼ ਉਹਨਾਂ ਨੂੰ ਬੜਾ ਚੰਗਾ ਸੁੰਦਰ ਬਖਸ਼ਿਆ। ਕਰ ਸੰਤੋਖ ਤਹਾ ਸਭ ਹੀ ਕਾ, ਸਾਰਿਆਂ ਦੇ ਹਿਰਦੇ ਵਿੱਚ ਸੰਤੋਖ ਬਖਸ਼ ਕੇ ਉੱਥੇ ਦਿਦਾ ਭਏ ਤਿੰਨ ਤੇ ਭਰਿਆਈ। ਦਿੱਲੀ ਦੇ ਜਿੰਨੇ ਲੋਕ ਹੈ, ਕਾਜੀ ਨਿਜ਼ਾਮਦੀਨ ਪਾਤਸ਼ਾਹ, ਉਹਨਾਂ ਤੋਂ ਮੱਲੋ ਮੱਲੀ ਆਪ ਜੀ ਵਿਦਾ ਹੋ ਗਏ। ਗਮਨ ਕੀਨ ਮਾਰਗ ਜਗ ਸਾਈ, ਜਗਤ ਦੇ ਮਾਲਕ ਸਤਿਗੁਰੂ ਜੀ ਨੇ ਇਸ ਤਰ੍ਹਾਂ ਅੱਗੇ ਨੂੰ ਚੱਲਣਾ ਕੀਤਾ ਹੈ, ਜਿਵੇਂ ਆਪ ਜੀ ਦਿੱਲੀ ਤੋਂ ਚੱਲਦੇ ਕਰਨਾਲ ਵੱਲ ਨੂੰ ਆਏ ਸਨ। ਕਰਨਾਲ ਵਿੱਚ ਜਿਵੇਂ ਮੱਥੇ ਮਰਦਾਨੇ ਨੂੰ ਟਿਕਾਏ, ਬੜੀ ਪੂਜਾ ਕਰਾਈ, ਮਰਦਾਨੇ ਦੇ ਮਨ ਵਿੱਚ ਫੁਰਨਾ ਜਿਹਾ ਹੋ ਗਿਆ ਵੀ ਜਿੱਥੇ ਜਾਂਦੇ ਮਹਾਰਾਜ ਮੈਨੂੰ ਮੱਥਾ ਮਹਾਰਾਜ ਨੂੰ ਟੇਕਦੇ ਆ, ਮੈਂ ਤਾਂ ਐਵੇਂ ਕੀਰਤਨ ਜਿਹਾ ਕਰਦਾ। ਮਹਾਰਾਜ ਜਾਣ ਕੇ ਜੇ ਫਿਰ ਉੱਥੇ ਆ ਕੇ ਮੱਥੇ ਟਿਕਾਏ ਕਰਨਾਲ ਵੇ ਤਕੜੇ ਭੰਡਾ ਬੰਨ੍ਹ ਕੇ ਲਿਆਂਦਾ ਉਹ ਪ੍ਰਸੰਗ ਜਿਹਾ ਕਰਨਾਲ ਸ਼ਹਿਰ ਦਾ ਕੱਲ੍ਹ ਨੂੰ ਆ ਜਾਏਗਾ, ਪਰ ਮੁੜ ਕੇ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ, ਸਮਾਪਤੀ ਹੈਗੀ ਹੈ ਜੀ। ਅਸ ਉਪਦੇਸ਼ ਦੀਨ ਤਿੰਨ ਨੀਕਾ ਕਰ ਸੰਤੋਖ ਤਹਾਂ ਸਭ ਹੀ ਕਾ ਵਿਦਾ ਭਏ ਤਿੰਨ ਤੇ ਭਰਿਆਈ ਗਮਨ ਕੀਨ ਮਾਰਗ ਜਗ ਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ हे निर्गुण सब टेक हे गोविंद हे गुण निधान जांके सदा विवेक हे अपरंपर हर हरे हैपी होवन हार हे संतां कै सदा संग निदारां आधार ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਭਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਰੁਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਰੁਪਾਰੇ ਉਤਾਰਨ ਹਾਰ ਹੁਣ ਠਾਕੁਰ ਤੋਂ